ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ, ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ, ਨਮੋ ਚਰਨ ਅਰਬਿੰਦ। ਸ੍ਰੀ ਗੁਰੂ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਵੰਦਨਾ, ਸਿਰ ਚਰਨਨ ਪਰਥਾਰ। ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਇ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਇ। ਵਾਹਿਗੁਰੂ ਸਾਹਿਬ ਜੀਓ, ਦੋਹਰਾ ਦ੍ਰਿੜ ਹਿਰਦੇ ਅਗਿਆਨ ਜੋ, ਬਹੁਬਿਦ ਜਗਤ ਬਨਾਓ, ਗਿਆਨ ਭਏ ਤੇ ਨਸ਼ਟ ਹੋਏ, ਚਹਿਤ ਜੇ ਸਤਿਗੁਰ ਧਿਆਓ। ਦ੍ਰਿੜ ਹਿਰਦੇ ਅਗਿਆਨ ਜੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਮਹਾਨੀ ਸੁੰਦਰ ਦੀਵਾਨ ਸਜਰੇ ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਅਤੇ ਸੰਗੀਤ ਦੇ ਨਿਯਮਾਂ ਵਿੱਚ ਗੁਰਬਾਣੀ ਦਾ ਕੀਰਤਨ ਹੋਇਆ ਹੈ। ਕੀਰਤਨ ਤੋਂ ਬਾਅਦ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ, ਜੋ ਸਭ ਤੋਂ ਪਹਿਲਾਂ ਭਾਈ ਬਾਲਾ ਜੀ ਨੇ ਲਿਖਿਆ, ਉਸੇ ਦਾ ਹੀ ਆਪਦੇ ਨਿਯਮਾਂ ਵਿੱਚ ਤਥਾ ਛੰਦਾਬੰਦੀ ਵਿੱਚ ਲੱਛਾ ਜਿਹੜਾ ਹੈ ਕਵੀ ਸੰਤੋਖ ਸਿੰਘ ਜੀ ਨੇ ਕੀਤਾ ਹੈ। ਇਸ ਪੁਸਤਕ ਦਾ ਨਾਮ ਆਪ ਜੀ ਨੇ ਸ੍ਰੀ ਨਾਨਕ ਪ੍ਰਕਾਸ਼ ਰੱਖਿਆ ਹੈ। ਉਹ ਪੁਸਤਕ ਰਾਹੀਂ ਆਪਾਂ ਗੁਰੂ ਨਾਨਕ ਸਾਹਿਬ ਦਾ ਜੀਵਨ ਬਾਚ ਰਹੇ ਹਾਂ, ਸਰਵਣ ਕਰਕੇ ਲਾਹੇ ਲੈ ਰਹੇ ਹਾਂ। ਇਸ ਤਰ੍ਹਾਂ ਆਪ ਜੀ ਏਮਨਾਬਾਦ ਗਏ, ਮਰਦਾਨੇ ਅਤੇ ਸਾਧੂ ਸੰਤਾਂ ਦਾ ਨਿਰਾਦਰ ਹੋਣ ਕਰਕੇ ਆਪ ਨਾਰਾਜ਼ ਹੋ ਗਏ, ਜੋ ਉਹਨਾਂ ਪਠਾਣਾਂ ਨੇ ਬਹੁਤੇ ਪਾਪ ਕੀਤੇ ਸੀ। ਉਹਨਾਂ ਨੇ ਕਾਬਲ ਵਿੱਚ ਜਾ ਕੇ ਮੁਗਲਾਂ ਦਾ ਸਰੀਰ ਧਾਰਨ ਕਰ ਲਿਆ। ਉਹ ਫਿਰ ਮੁਗਲ ਬਣ ਕੇ ਜਿਹੜੇ ਪਾਪ ਹੈ ਫਲ ਦੇਣ ਵਾਸਤੇ, ਦੁੱਖ ਦੇਣ ਵਾਸਤੇ, ਜੋ ਬਾਬਰ ਹੈ ਉਹਦੇ ਨਾਲ ਫੌਜ ਰੂਪ ਦੇ ਵਿੱਚ ਹੋਏ, ਜਿਸ ਤਰ੍ਹਾਂ ਆ ਕੇ ਪਾਪਾਂ ਦਾ ਫਲ ਭੁਗਾਇਆ। ਉਹ ਮੁਗਲਾਂ ਨੇ ਪਠਾਣਾਂ ਨੂੰ ਮਾਰ ਸੁੱਟਿਆ, ਬਹੁਤ ਸਜ਼ਾ ਦਿੱਤੀ। ਇਸ ਤਰ੍ਹਾਂ ਕੈਂਪ ਵਿੱਚ ਲਏ ਫੜ ਫੜ ਕੇ, ਜਦੋਂ ਕੂਹਾਂ ਉੱਪਰ ਆ ਕੇ ਡੇਰਾ ਕਰ ਲਿਆ, ਕੈਂਪ ਲਾ ਲਿਆ ਬਾਬਰ ਨੇ। ਇਸ ਤਰ੍ਹਾਂ ਜਿਹੜਾ ਸਾਰਾ ਪ੍ਰਸੰਗ ਆਪਾਂ ਖੋਲ੍ਹ ਖੋਲ੍ਹ ਸੁਣਿਆ ਹੀ ਹੈ, ਜਿਵੇਂ ਗੁਰੂ ਮਹਾਰਾਜ ਨੇ ਭਵਿੱਖ ਰੂਪ ਦੇ ਵਿੱਚ ਵੀ ਬਚਨ ਕਹੇ ਸੀ, ਭਾਈ ਲਾਲੋ ਜੀ ਨੂੰ ਸੰਬੋਧਨ ਕਰਦਿਆਂ ਹੋਇਆਂ ਵੀ, ਇਹ ਜਿਹੜੇ ਮੁਗਲ ਆ ਇਹਨਾਂ ਦਾ ਰਾਜ ਭਾਗ 1538 ਵਿਕਰਮੀ 78 ਵਿਕਰਮੀ ਸੰਮਤ ਵਿੱਚ ਆ ਜਾਏਗਾ, ਅਤੇ 1797 ਵਿਕਰਮੀ ਵਿੱਚ ਇਹਨਾਂ ਰਾਜ ਭਾਗ ਚਲਿਆ ਜਾਏਗਾ। ਯਾਨੀ 219 ਸਾਲ ਤੱਕ ਇੱਥੇ ਭਾਰਤ ਦੇ ਵਿੱਚ ਰਾਜ ਭਾਗ ਕਰਨਗੇ। ਉਦੋਂ ਬਾਅਦ ਇਹ ਵੀ ਜਦੋਂ ਅਨਿਆਂ ਦੁੱਖ ਦੇਣ ਲੱਗ ਜਾਣਗੇ, ਇਹਨਾਂ ਦਾ ਵੀ ਰਾਜ ਭਾਗ ਚਲਾ ਜਾਏਗਾ। ਜਿਸ ਤਰ੍ਹਾਂ ਬਾਬਰ ਨੂੰ ਪਤਾ ਚੱਲਿਆ, ਬਾਬਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦਾਰ ਕਰਨ ਲਈ ਆਇਆ, ਅਤੇ ਨਿਮਰਤਾ ਨਾਲ ਆ ਕੇ ਇਸਨੇ ਕੋਈ ਲਫ਼ਜ਼ ਆਪ ਜੀ ਦੇ ਸਤਿਕਾਰ ਦੇ ਸੰਬੰਧ ਵਿੱਚ ਕਹੇ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਜੋ ਬਚਨ ਇਸ ਬਾਬਰ ਤਾਂ ਕੀਤੇ, ਅਤੇ ਜੋ ਇਹਨਾਂ ਬਾਦਾਂ ਉੱਪਰ ਬੜੀ ਦੁੱਖ ਭਰੀ ਘੜੀ ਬੀਤੀ ਹੈ, ਉਹ ਸਾਰਾ ਦੇਖ ਕੇ ਆਪ ਜੀ ਨੇ ਮੁਖਾਰਬਿੰਦ ਤੋਂ ਵਾਹਿਗੁਰੂ ਨੂੰ ਸੰਬੋਧਨ ਕਰਦਿਆਂ ਹੋਇਆਂ ਸ਼ਬਦ ਵਿੱਚ ਲਫ਼ਜ਼ ਕਹੇ। ਉਹ ਸਾਰਾ ਕੁਛ ਹੀ ਅੱਜ ਦੇ ਦੀਵਾਨ ਵਿੱਚ ਇਤਿਹਾਸ ਦੇ ਪ੍ਰਸੰਗ ਵਿੱਚ ਆ ਰਿਹਾ। ਆਉਂਦਾ ਆਪਾਂ ਸਾਰੇ ਹੀ ਪ੍ਰਸੰਗ ਰਲ ਮਿਲ ਕੇ ਸੁਣੀਏ ਜੀ। ਦ੍ਰਿੜ ਹਿਰਦੇ ਅਗਿਆਨ ਜੋ ਜੋ ਸਤਿਗੁਰੂ ਸਾਹਿਬ ਜੀ ਗੁਰੂ ਨਾਨਕ ਸਾਹਿਬ ਹੈ ਉਹਨਾਂ ਦੀ ਮਹਿਮਾ ਦਾ ਮੰਗਲ। ਕਵੀ ਸੰਤੋਖ ਸਿੰਘ ਜੀ ਇਹ ਪ੍ਰਸੰਗ ਕਹਿਣ ਤੋਂ ਪਹਿਲਾਂ ਕਰ ਰਹੇ ਹੈ, ਹਿਰਦੇ ਦੇ ਅੰਦਰ ਜਿਹੜਾ ਬੜਾ ਭਾਰੀ ਐਨ ਪੱਕਾ ਅਗਿਆਨ ਹੈ, ਬਹੁ ਬਿਦ ਜਗਤ ਬਨਾਓ, ਜਿਹਦੇ ਕਰਕੇ ਤਰ੍ਹਾਂ ਤਰ੍ਹਾਂ ਦਾ ਸੰਸਾਰ ਦੀ ਜਿਹੜੀ ਬਣਤਰ ਜੀ ਬਣੀ ਦਿਸ ਰਹੀ ਹੈ, ਕੋਈ ਕਿਸੇ ਦਾ ਬਣ ਰਿਹਾ, ਕੋਈ ਕਿਸੇ ਤਰ੍ਹਾਂ ਦਾ ਦਿਸ ਰਿਹਾ ਹੈ, ਇਹ ਸਭ ਕੁਛ ਅਗਿਆਨ ਕਰਕੇ ਹੀ ਹੈ। ਗਿਆਨ ਪਿਆ ਤਾਂ ਕਰਮਾਂ ਨਾਲ, ਜਿੱਥੇ ਕਰਮ ਨਾਸ਼ ਹੁੰਦੇ ਉੱਥੇ ਸੰਸਾਰ ਦਾ ਵੀ ਨਾਸ਼, ਸੰਸਾਰ ਅਸਤ ਪ੍ਰਤੀਤ ਹੋਣ ਲੱਗ ਜਾਂਦਾ ਹੈ, ਇਹੀ ਸੰਸਾਰ ਦਾ ਨਾਸ਼ ਹੈ। ਸੋ ਇਸ ਕਰਕੇ ਜਿਹੜਾ ਕਹਿੰਦੇ ਬਹੁਤ ਤਰ੍ਹਾਂ ਦਾ ਇਹ ਸੰਸਾਰ ਦੀ ਬਣਤਰ ਜੀ ਬਣੀ ਦਿਸ ਰਹੀ ਹੈ, ਹਿਰਦੇ ਦੇ ਪੱਕੇ ਅਗਿਆਨ ਕਰਕੇ ਗਿਆਨ ਭਏ ਤੇ ਨਸ਼ਟ ਹੋਏ, ਜਿਹੜਾ ਵਾਹਿਗੁਰੂ ਦਾ ਪ੍ਰੋਖਸ਼ ਗਿਆਨ ਆ ਉਹਦੇ ਹੋਣ ਕਰਕੇ ਅਗਿਆਨ ਵੀ ਨਾਸ਼ ਹੋ ਜਾਂਦਾ ਹੈ। ਅਗਿਆਨ ਦੇ ਹੋਣ ਨਸ਼ਟ ਹੋਣ ਨਾਲ ਜਿਹੜਾ ਸੰਸਾਰ ਤਰ੍ਹਾਂ ਤਰ੍ਹਾਂ ਦਾ ਬਣਿਆ ਦਿਸ ਰਿਹਾ ਹੈ, ਇਹ ਵੀ ਅਸਤ ਪ੍ਰਤੀਤ ਹੋਣ ਰੂਪ ਨਾਸਵੰਤੀ ਦਿਸਦਾ ਹੈ। ਚਹਿਤ ਜੇ ਸਤਿਗੁਰ ਧਿਆ, ਕਹਿੰਦੇ ਕਵੀ ਕਹਿੰਦੇ ਹੇ ਮਨਾ ਅਥਵਾ ਹੇ ਗੁਰਸਿੱਖਾ ਜਗਿਆਸੂਆ, ਜੇ ਤੂੰ ਐਸਾ ਚਾਹੁੰਦਾ ਹੈ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਧਿਆਨ ਕਰਨ ਲੱਗ ਪਾ, ਸਤਿਗੁਰੂ ਹਿਰਦੇ ਵਿੱਚੋਂ ਅਗਿਆਨ ਕੱਢ ਦੇਣਗੇ, ਅਤੇ ਇਸ ਤਰ੍ਹਾਂ ਅਪਰੋਖ ਗਿਆਨ ਦੀ ਬਖਸ਼ਿਸ਼ ਕਰ ਦੇਣਗੇ। ਜਿਹੜਾ ਸੰਸਾਰ ਜਾਂ ਤੈਨੂੰ ਸਤ ਪ੍ਰਤੀਤ ਹੋ ਰਿਹਾ ਹੈ, ਅਸਤ ਪ੍ਰਤੀਤ ਹੋਣ ਲੱਗ ਪਏਗਾ। ਇਸ ਤਰ੍ਹਾਂ ਤੂੰ ਸਤਿਗੁਰੂ ਕੋਲੋਂ ਗਿਆਨ ਦੁਆਰਾ ਸੰਸਾਰ ਦੀ ਅਸਤਤਾ ਪ੍ਰਤੀਤੀ ਕਰਿਆ ਨਾਸਵੰਤ ਜਾਣਿਆ ਚਾਹੁੰਦਾ ਹੈ, ਇਸ ਸਤਿਗੁਰੂ ਦਾ ਤੂੰ ਧਿਆਨ ਕਰਿਆ ਕਰ, ਸਤਿਗੁਰੂ ਨੂੰ ਸਿਮਰਿਆ ਕਰ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਸੁਨ ਕਥਾ ਅਗਾਰੇ। ਭਾਈ ਬਾਲਾ ਜੀ ਕਹਿੰਦੇ ਹੇ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਜੀ, ਜਿਹੜੀ ਅਗਲੀ ਕਥਾ ਹੋਵੀ ਆ ਮੇਰੇ ਪਾਸੋਂ ਸੁਣ ਲਓ। ਸੈਨ ਦੇਖ ਸੇ ਸੰਤ ਸਿਧਾਰੇ, ਵੀ ਬਾਬਰ ਦੀ ਬੜੀ ਤਕੜੀ ਭਾਰੀ ਫੌਜ ਆਈ ਦੇਖ ਕੇ, ਉਹ ਜਿਹੜੇ ਸਾਧੂ ਸੰਤ ਗੁਰੂ ਨਾਨਕ ਸਾਹਿਬ ਜੀ ਨੂੰ ਜੰਗਲ ਵਿੱਚ ਮਿਲੇ ਸੀ, ਅਮਨਾਬਾਦ ਵਿੱਚ ਆ ਗਏ ਸੀ, ਨਾਲ ਹੀ ਉਹ ਕਹਿੰਦੇ ਚਲੇ ਗਏ ਸ੍ਰੀ ਗੁਰ ਬੈਸ ਰਹੇ ਤੇ ਥਾਨਾ। ਤੇ ਗੁਰੂ ਮਹਾਰਾਜ ਹੁਣ ਉਹ ਮਹਾਨ ਪਰਮੇਸ਼ਰ ਉਹਨਾਂ ਨੂੰ ਫੌਜ ਪੂਜਦਾ ਕੀ ਡਰ ਹੈ, ਜਿਸ ਤਰ੍ਹਾਂ ਕੋਈ ਗਿਆਨਵਾਨ ਪੁਰਸ਼ ਹੈ ਉਹਨੂੰ ਨਾ ਕਿਸੇ ਨੂੰ ਪੈ ਦਿੰਦਾ, ਨਾ ਕਿਸੇ ਤੋਂ, ਨਾ ਕਿਸੇ ਤੋਂ ਕਿਸੇ ਦਾ ਡਰ ਖਾਂਦਾ ਹੈ, ਨਾ ਕਿਸੇ ਤੋਂ ਡਰਦਾ ਹੈ। ਆਪ ਤਾਂ ਪਰੋਕਸ਼ ਗਿਆਨ ਕਰਕੇ ਸਾਰਿਆਂ ਨੂੰ ਬ੍ਰਹਮ ਗਿਆਨੀ ਬਣਾਉਣ ਵਾਲੇ, ਉਹਨਾਂ ਨੂੰ ਕੀ ਡਰ ਹੈ। ਅਤੇ ਆਪ ਮਹਾਰਾਜ ਜੀ ਕਹਿੰਦੇ ਉਹ ਜਿੱਥੇ ਰੋੜੀ ਸਾਹਿਬ ਅਸਥਾਨ ਹੈ ਉੱਥੇ ਬੈਠੇ ਰਹੇ ਹਨ। ਇੱਕ ਮੈਂ ਸੰਗ ਦੁਤੀਏ ਮਰਦਾਨਾ। ਬਾਲਾ ਜੀ ਕਹਿੰਦੇ ਇੱਕ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮੈਂ ਸੀ ਉਸ ਵੇਲੇ, ਦੂਸਰਾ ਸਾਥੀ ਰਬਾਬੀ ਮਰਦਾਨਾ ਹੈ ਸੀ ਨਾਲ। ਤੇ ਛਿਨ ਏਕ ਮੁਗਲ ਚੱਲ ਆਇਓ। ਗੁਰੂ ਅੰਗਦ ਸਾਹਿਬ ਜੀ ਸਾਨੂੰ ਤਿੰਨਾਂ ਨੂੰ ਬੈਠਿਆਂ ਦੇਖ ਕੇ ਬਾਹਰ ਬਾਹਰ ਕਹਿੰਦੇ ਉੱਥੇ ਮੁਗਲ ਚੱਲ ਕੇ ਆ ਗਿਆ। ਹਮ ਹੈ ਦੇਖ ਨਿਜ ਦਾਸ ਬੁਲਾਇਓ। ਸਾਨੂੰ ਤਿੰਨਾਂ ਨੂੰ ਬੈਠਿਆਂ ਦੇਖ ਕੇ ਆਪਣੇ ਨੌਕਰ ਜੀ ਨੂੰ ਉਹਨੇ ਬੁਲਾਇਆ ਆਵਾਜ਼ ਮਾਰ ਕੇ। ਤੇ ਸੋ ਕਹਿਣ ਲੱਗਿਓ ਬਚ ਐਸੇ। ਉਸ ਆਪਣੇ ਨੌਕਰ ਨੂੰ ਮੁਗਲ ਇਸ ਤਰ੍ਹਾਂ ਦਾ ਬਚਨ ਕਹਿਣ ਲੱਗਿਆ। ਇਹ ਮਾਨਵ ਤੀਨੋ ਜੇ ਬੈਸੇ, ਜਿਹੜੇ ਬਾਹਰ ਬਾਹਰ ਤਿੰਨ ਮਨੁੱਖ ਬੈਠੇ ਹੋਏ ਆ ਨਾ, ਸਿਰ ਬੋਝੇ ਧਾਰ ਕਰ ਹੋ ਨਾ ਦੇਰੇ। ਇਹਨਾਂ ਦੇ ਸਿਰ ਤੇ ਬੋਝਾ ਜਾ ਰੱਖਦੇ, ਪੰਡ ਜੀ ਚੁਕਾ ਦੇ ਦੇਰੀ ਨਾ ਕਰ। ਗਹਿਲੇ ਚੱਲੀਏ ਇਨਕੋ ਡੇਰੇ। ਇਹਨਾਂ ਨੂੰ ਪਕੜ ਕੇ ਨਾ ਪੰਡ ਜੀ ਸਿਰ ਤੇ ਚੁਕਾ ਕੇ ਤੇ ਜਿੱਥੇ ਆਪਣਾ ਬਾਹਰ ਬਾਹਰ ਬਾਬਰ ਦਾ ਕੈਂਪ ਲਾਇਆ ਉੱਥੇ ਲੈ ਚੱਲੀਏ ਬਈ ਨੌਕਰਾ। ਤਿੰਨ ਉਠਾਏ ਕਰ ਲੀਨ ਉਗਾਰੀ। ਬਾਲਾ ਜੀ ਕਹਿੰਦੇ ਮੁਗਲ ਦੇ ਕਹਿਣ ਕਰਕੇ ਉਹਦੇ ਨੌਕਰ ਨੇ ਸਾਨੂੰ ਉਠਾ ਲਿਆ ਤੇ ਸਾਨੂੰ ਅੱਗੇ ਕਰ ਲਿਆ, ਅੱਗੇ ਤੋਰ ਲਿਆ। ਧਰੇ ਸੀਸ ਪਰ ਭਾਰ ਜੇ ਭਾਰੀ। ਮੁਗਲ ਦੇ ਕਹਿਣ ਮੁਤਾਬਕ ਸਿਰ ਤੇ ਕਹਿੰਦੇ ਜਿਹਨਾਂ ਜਿਸ ਪੰਡ ਦਾ ਤਕੜਾ ਭਾਰ ਹੈ ਉਹ ਬੋਝਾ ਜਾ ਬੁੱਢੀ ਸਾਰੀ ਪੰਡ ਜੀ ਸਾਡੇ ਸਿਰ ਤੇ ਰੱਖਦੀਆਂ ਹਨ। ਮਰਦਾਨੇ ਕੋ ਅਸ ਪਕਰਾਵਾ। ਇੱਕ ਪੰਡ ਜੀ ਮੈਨੂੰ ਚੁਕਾ ਦਿੱਤੀ ਹੈ ਤੇ ਭਾਈ ਮਰਦਾਨਾ ਨੂੰ ਕਹਿੰਦੇ ਇੱਕ ਘੋੜਾ ਜਿਹਾ ਫੜਾ ਦਿੱਤਾ ਉਸ ਸਿਪਾਹੀ ਨੇ ਛਿਵਕਨੇ। ਮੈਂ ਇੱਕ ਬੋਝਾ ਸੀਸ ਉਠਾਵਾ। ਇੱਕ ਜਿਹੜਾ ਵੱਡਾ ਬੋਝਾ ਜਿਹਾ ਵੱਡੀ ਸਾਰੀ ਪੰਡ ਜੀ ਹੈ ਸਿਰ ਤੇ ਚੁੱਕ ਲਈ ਹੈ। ਸ੍ਰੀ ਪ੍ਰਭ ਕੇ ਸਿਰ ਧਰਨੇ ਲਾਗੇ। ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਮਹਾਰਾਜ, ਜਿਸ ਵੇਲੇ ਇੱਕ ਪੰਡ ਜੀ ਇੱਕ ਬੋਝਾ ਜਾ ਗੁਰੂ ਨਾਨਕ ਸਾਹਿਬ ਦੇ ਸਿਰ ਤੇ ਉਹ ਰੱਖਣ ਲੱਗੇ ਹਨ। ਮਹਿਮਾ ਲਖ ਹਨ ਮੂਡ ਕੁਭਾਗੇ। ਏਡੇ ਮੂਰਖ ਹੈ, ਏਡੇ ਖੋਟੇ ਭਾਗਾਂ ਵਾਲੇ ਹੈ ਵੀ ਪਰਮੇਸ਼ਰ ਰੂਪ ਹੈ, ਇਹਨਾਂ ਨੂੰ ਪੰਡ ਕਿਉਂ ਚੁਕਾਉਣੇ, ਕੋਈ ਮਹਿਮਾ ਨਹੀਂ ਜਾਣ ਰਹੇ ਆ ਪੰਡ ਚੁਕਾ ਰਹੇ। ਦੋਹਰਾ ਏਕ ਹਾਥ ਉੱਚੀ ਰਹੀ। ਮਹਾਰਾਜ ਜੀ ਕਹਿੰਦੇ ਮੌਜ ਹੈ, ਕਹਿੰਦੇ ਉਹ ਪੰਡ ਜੀ ਤਾਂ ਚੁਕਾਤੀ ਹੈ ਪਰ ਮਹਾਰਾਜ ਦੇ ਸੀਸ ਤੋਂ ਇੱਕ ਹੱਥ ਜਿਹੜੀ ਉਹ ਪੰਡ ਜੀ ਉੱਚੀ ਹੀ ਰਹੀ ਹੈ। ਉੱਪਰ ਸੀਸ ਟਿੱਕੀ ਨਾ। ਸੀਸ ਦੇ ਉੱਪਰ ਪੰਡ ਜੀ ਕਹਿੰਦੇ ਟਿੱਕੀ ਨੀ, ਉੱਪਰ ਨੀ ਰੱਖੀ ਗਈ, ਇੱਕ ਹੱਥ ਉੱਪਰ ਹੀ ਰਹੀ ਹੈ। ਚੱਲੇ ਸੰਗ ਸਹਿਜੇ ਪ੍ਰਭੂ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਉਹ ਜਿਹੜੇ ਬਾਕੀ ਹੈ ਇਮਨਾਬਾਦੀ ਲੋਕ ਫੜੇ ਉਹਨਾਂ ਨਾਲ ਹੀ ਸੁਤੇ ਸਿੱਧ ਚੱਲੇ ਹਨ। ਜਹ ਡੇਰਾ ਤਹਿਕੀਨ। ਜਿੱਥੇ ਉਹ ਬਾਬਰ ਨੇ ਬਾਹਰ ਬਾਹਰ ਡੇਰਾ ਕੀਤਾ ਕੈਂਪ ਜਿਹਾ ਲਾਇਆ ਹੋਇਆ ਸੀ। ਚੌਪਈ ਜਬ ਹੀ ਕਮਨੇ ਪੰਥ ਮਝਾਰੀ। ਬਾਲਾ ਜੀ ਕਹਿੰਦੇ ਜਿਸ ਵੇਲੇ ਇਸ ਤਰ੍ਹਾਂ ਅਸੀਂ ਰਸਤੇ ਵੀ ਚੱਲੇ, ਹਮ ਦੋਨੋ ਚੱਲ ਜਾਹੇ ਪਿਛਾਰੀ। ਮੈਂ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਿੱਛੇ ਪਿੱਛੇ ਚਲੇ ਜਾ ਰਹੇ ਸੀ। ਬੋਲੇ ਬਚਨ ਸੁਣੋ ਮਰਦਾਨਾ। ਗੁਰੂ ਮਹਾਰਾਜ ਜਾਂਦੇ ਜਾਂਦੇ ਭਾਈ ਮਰਦਾਨਾ ਨੂੰ ਬੋਲੇ ਵੀ ਸੁਣ ਬਚਨ ਸਾਡਾ। ਅਬ ਹੈ ਰਬਾਬ ਵਜਾਓ ਸੁਹਾਨਾ। ਕਹਿੰਦੇ ਵੀ ਭਾਈ ਮਰਦਾਨਾ ਸੋਹਣੇ ਢੰਗ ਨਾਲ ਤੂੰ ਵੀ ਰਬਾਬ ਵਜਾਉਣ ਲੱਗ। ਪ੍ਰਭ ਜੀ ਕਿਸ ਬਿਧ ਤਾਰ ਵਜਾਓ। ਮਰਦਾਨਾ ਜੀ ਬੋਲੇ ਕਿ ਮਹਾਰਾਜ ਜਿਹੜਾ ਰਬਾਬ ਦੀ ਤਾਰ ਜੀ ਮੈਂ ਕਿਵੇਂ ਖੜਕਾਉਂਗਾ, ਕਿਵੇਂ ਹੱਥ ਨਾਲ ਵਜਾਉਂਗਾ। ਹੱਥ ਬਿਖੈ ਪਕੜੇ ਅਸ ਲਿਆਵੋ, ਕੇ ਹੱਥ ਵਿੱਚ ਘੋੜਾ ਜਿਹਾ ਫੜਿਆ, ਲਗਾਮਾਂ ਬਾਗਾਂ ਜਿਹੀਆਂ ਫੜਿਆ, ਮੈਂ ਲੈ ਕੇ ਆ ਰਿਹਾ ਹਾਂ। ਅਤ ਚੰਚਲ ਕੂਦਤ ਸੋ ਆਵਤ, ਮਹਾਰਾਜ ਜਿਹੜਾ ਘੋੜਾ ਬੜਾ ਚੰਚਲ ਹੈ, ਬੜਾ ਛਲਾਂ ਜਿਹੀਆਂ ਕੁੱਦਦਾ ਹੋਇਆ ਆਉਂਦਾ ਹੈ ਮਗਰ ਮਗਰ। ਮਹਾਬਲੀ ਕਰ ਜੋਰ ਥਮਾਵਤ, ਇਹ ਬਲੀ ਘੋੜਾ ਹੈ ਮਹਾਰਾਜ, ਆਪਣੇ ਹੱਥਾਂ ਦੇ ਮਲ ਨਾਲ ਮਸਾਂ ਇਹਨੂੰ ਮੈਂ ਸੰਭਾਲਦਾ, ਰੋਕਦਾ ਹਾਂ, ਭੱਜਦਾ ਹੈ ਇੱਧਰ ਉੱਧਰ। ਜੇ ਛੁੱਟ ਜਾਏ ਧਾਏ ਕਿਤ ਜਾਈ, ਮਹਾਰਾਜ ਘੋੜਾ ਛੁੱਟ ਗਿਆ ਹੱਥਾਂ ਤੋਂ, ਕਿਸੇ ਪਾਸੇ ਦੌੜ ਕੇ ਚਲਾ ਗਿਆ। ਮੁਗਲ ਮਾਰ ਹੈ ਮੇਰੇ ਤਾਈ, ਮਹਾਰਾਜ ਜਿਹੜੇ ਮੁਗਲ ਜੇ ਆਉਂਦੇ ਆ ਨਾ, ਇਹ ਮੈਨੂੰ ਬੜਾ ਮਾਰਨਗੇ, ਚਾਟਾ ਛਕਾਉਣਗੇ। ਵਾਹਿਗੁਰੂ ਮੁਖ ਨਾਮ ਉਚਾਰੀ। ਉਸ ਵੇਲੇ ਭਾਈ ਮਰਦਾਨਾ ਜੀ ਤੋਂ ਸੁਣ ਕੇ ਗੁਰੂ ਮਹਾਰਾਜ ਕਹਿਣ ਲੱਗੇ ਵੀ ਮਰਦਾਨੇ ਤੋਂ ਮੁਖੋਂ ਵਾਹਿਗੁਰੂ ਵਾਹਿਗੁਰੂ ਆਖ। ਛੋਟੋ ਬਾਜ ਸੋ ਆਏ ਪਿਛਾਰੀ, ਘੋੜੇ ਦਾ ਹਾਂ ਘੋੜੇ ਦਾ ਖੜਾ ਸਾਡਾ ਪੇ ਪਿੱਛੇ ਪਿੱਛੇ ਤੁਰਿਆ ਆਏਗਾ ਤੇਰੇ। ਸੁਣ ਰਜਾਏ ਕੋ ਛੋਰਿਓ ਬਾਜਾ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਮਰਦਾਨੇ ਨੇ ਗੁਰੂ ਕੀ ਆਗਿਆ ਸੁਣ ਕੇ ਘੋੜੇ ਨੂੰ ਹੱਥਾਂ ਤੋਂ ਸ਼ਬਦ ਬਾਗਾਂ ਜਿਹੀਆਂ ਛੱਡ ਦਿੱਤੀਆਂ। ਲੱਗਿਓ ਬਜਾਵਨ ਆਪਣੋ ਬਾਜਾ, ਆਪਣਾ ਜਿਹੜਾ ਸਾਜ ਹੈ ਰਵਾਜ ਹੈ ਉਹ ਬਜਾਉਣ ਲੱਗ ਪਿਆ ਹੈ। ਤੇ ਛਿਨ ਸ੍ਰੀ ਪ੍ਰਭ ਊਚ ਉਚਾਰੀ, ਬਾਲਾ ਜੀ ਕਹਿੰਦੇ ਜਦੋਂ ਰਵਾਬ ਬਜਾਉਣ ਲੱਗ ਪਿਆ, ਉਸ ਵੇਲੇ ਮਹਾਰਾਜ ਨੇ ਬੜੀ ਉੱਚੀ ਆਵਾਜ਼ ਨਾਲ ਇਸ ਤਰ੍ਹਾਂ ਉਚਾਰਨ ਕੀਤੀ, ਤੀਨੋ ਸ਼ਬਦ ਸੁਰਾਗ ਮਝਾਰੀ। ਆਸਾ ਰਾਗ ਦੇ ਜਿਹੜਾ ਸ਼ਬਦ ਹੈ ਕਹਿੰਦੇ ਉਚਾਰਨਾ ਕੀਤਾ। ਆਸਾ ਮਹੱਲਾ ਪਹਿਲਾ, ਖੁਰਾ ਸਾਨ ਖਸਮਾਨਾ ਕੀਆ। ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਨੂੰ ਸੰਬੋਧਨ ਕਰਦਿਆਂ ਹੋਇਆ ਇਹ ਸ਼ਬਦ ਵਿੱਚ ਲਫ਼ਜ਼ ਕਹੇ ਕਿ ਹੇ ਪਰਮੇਸ਼ਰ ਵਾਹਿਗੁਰੂ, ਕਾਬਲ ਦਾ ਇੱਕ ਇਲਾਕਾ ਹੈ ਜਿਹਨੂੰ ਖੁਰਾਸਾਨ ਕਹਿੰਦੇ ਹੈ, ਜਿਹੜਾ ਇਹ ਖੁਰਾਸਾਨ ਇਲਾਕੇ ਦਾ ਮਾਲਕ ਹੈ ਬਾਬਰ, ਉਹਦਾ ਤੂੰ ਪਰਮੇਸ਼ਰ ਬੜਾ ਭਾਰੀ ਹੈ, ਖਸਮਾਨਾ ਕੀ ਇਹ ਪੱਖ ਕੀਤਾ ਦੇ ਮਰਦੇ ਹੋਇਆ। ਹਿੰਦੁਸਤਾਨ ਡਰਾਇਆ, ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਜਿਹੜੇ ਅਨਾਬਾਦੀ ਪਠਾਨ ਹੈ ਇਹਨਾਂ ਨੂੰ ਬੜਾ ਤੂੰ ਡਰਾਇਆ, ਤੂੰ ਕਾਏ ਸਰਾਹੀ ਆਪੇ ਦੋਸ ਨ ਦੇਈ ਕਰਤਾ। ਫਿਰ ਕਹਿੰਦੇ ਹੇ ਪਰਮੇਸ਼ਰ ਤੂੰ ਆਪਣੇ ਉੱਤੇ ਕਹਿੰਦੇ ਕੋਈ ਦੋਸ਼ ਨਹੀਂ ਲੈਂਦਾ ਹੈ, ਦਿੰਦਾ ਵੀ ਮੈਂ ਦੋਸ਼ੀ ਹਾਂ। ਜਮ ਕਰ ਮੁਗਲ ਚੜਾਇਆ, ਜਿਹੜੇ ਮੁਗਲ ਹੈ ਕਹਿੰਦੇ ਜਮ ਜੇ ਬਣਾ ਕੇ ਇਹਨਾਂ ਨੇ ਪਠਾਣਾ ਉੱਪਰ ਤੈਨੇ ਚਾੜ ਦਿੱਤੇ ਹੈ, ਮੁਗਲ ਜਮਦੂਤ ਬਣ ਕੇ ਆ ਗਏ, ਜਿਵੇਂ ਜਿਵੇਂ ਜਮਦੂਤ ਕੁੱਟਦੇ ਮਰਦੇ ਤੰਗ ਕਰਦੇ ਹੈ, ਇਸ ਤਰ੍ਹਾਂ ਮੁਗਲੋ ਜਿਹੜੇ ਜਮਦੂਤ ਬਣ ਕੇ ਚੜਾ ਦਿੱਤੇ ਨਾ ਪਠਾਣਾ ਤੇ। ਏਤੀ ਮਾਰ ਪਈ ਕਰ ਲਾਣੇ, ਰਾਏ ਜਿਹੜੇ ਅਮਨਾਬਾਦੀ ਪਠਾਣ ਇਹਨਾਂ ਉੱਪਰ ਇਤਨੀ ਬਹੁਤੀ ਮਾਰ ਪਈ ਹੈ, ਇਹ ਵਿਚਾਰੇ ਕੁਰਲਾ ਉੱਤੇ ਚੀਕ ਉੱਠੇ ਹਨ, ਹਾਲ ਦੁਹਾਈਆਂ ਮਚਾਉਂਦੇ ਹਨ। ਤੈ ਕੀ ਦਰਦ ਨ ਆਇਆ, ਪਰਮੇਸ਼ਰ ਵਾਹਿਗੁਰੂ ਜੀ ਕਹਿੰਦੇ ਇਹ ਰੋਂਦਿਆਂ ਕੁਰਲਾਉਂਦਿਆਂ ਨੂੰ ਦੇਖ ਕੇ ਦਰਦ ਨਹੀਂ ਆਇਆ ਹੈ, ਕੋਈ ਹਮਦਰਦੀ ਨਹੀਂ ਆਈ ਹੈ। ਕਰਤਾ ਤੂੰ ਸਭਨਾ ਕਾ ਸੋਈ, ਕਹਿੰਦੇ ਹੇ ਕਰਤਾਰ ਤੂੰ ਤਾਂ ਸਾਰਿਆਂ ਦਾ ਹੀ ਹੈ। ਜੇ ਸਕਤਾ ਸਕਤੇ ਕੋ ਮਾਰੇ, ਫਿਰ ਵੀ ਜੇ ਸਕਤਾ ਜਿਹੜਾ ਕੋਈ ਬਲ ਵਾਲਾ ਹੈ ਉਹਨੂੰ ਕਹਿੰਦੇ ਉਹ ਸਕਤੇ ਨੂੰ ਬਲ ਵਾਲੇ ਨੂੰ ਮਾਰੇ, ਜਿਹੜਾ ਕੋਈ ਜੋਰਾਵਰ ਉਹ ਜੋਰਾਵਰ ਨੂੰ ਮਾਰੇ ਕੁੱਟੇ। ਤਾਂ ਮਨ ਰੋਸ ਨ ਹੋਈ, ਤੇਰੇ ਮਨ ਦੇ ਵਿੱਚ ਕੋਈ ਗੁੱਸਾ ਨਹੀਂ ਹੁੰਦਾ ਹੈ ਵੀ ਉੱਧਰ ਵੀ ਜ਼ਬਰਦਸਤ ਹੈ ਇੱਧਰ ਵੀ ਹੋਏ ਜਾਈ ਹੈ, ਇਸ ਕਰਕੇ ਤੇਰੇ ਮਨ ਵਿੱਚ ਕੋਈ ਗੁੱਸਾ ਨਹੀਂ ਹੁੰਦਾ ਹੈ, ਨਰਾਜੀ ਨਹੀਂ ਆਉਂਦੀ ਹੈ। ਰਹਾਓ ਸਕਤਾ ਸੀ ਹੋ ਮਾਰੇ ਪੈ ਵਗੈਰਾ, ਦੇਖ ਕੇ ਕਹਿੰਦੇ ਵੀ ਜਿਹੜਾ ਬਲ ਵਾਲਾ ਸ਼ੇਰ ਹੈ ਜੇ ਗੂਆਂ ਦੇ ਉੱਪਰ ਪੈ ਜਾਵੇ ਤੇ ਗੂਆਂ ਨੂੰ ਮਾਰਨਾ ਕਰੇ ਬੱਗ ਨੂੰ। ਖਸਮੈ ਸਾ ਪੁਰਸਾਈ, ਤਾਂ ਜਿਹੜਾ ਮਾਲਕ ਹੈ ਉਹ ਕਹਿੰਦੇ ਪੁਰਸ਼ਾਰਥ ਦੇ ਸਹਿਤ ਹੋ ਹੀ ਜਾਂਦਾ ਹੈ, ਫਿਰ ਤਾਂ ਉਹ ਉਦੋਂ ਕਰਦਾ ਹੀ ਹੈ ਵੀ ਇਹ ਸ਼ੇਰ ਆ ਗਿਆ ਗੂਆਂ ਨੂੰ ਮਾਰ ਰਿਹਾ, ਇਹਨਾਂ ਨੂੰ ਮੈਂ ਬਚਾਵਾਂ। ਰਤਨ ਵਿਗਾੜ ਵਿਗੋਏ ਕੁੱਤੀ, ਇਹ ਜਿਹੜੇ ਪਠਾਨ ਹੈ ਇਹਨਾਂ ਨੇ ਮਾਰਾ, ਜਿਹੜਾ ਮਨੁੱਖਾ ਜਨਮ ਰਤਨ ਵਰਗਾ ਸੀ ਉਹਨੂੰ ਕਹਿੰਦੇ ਵਿਗਾੜ ਲਿਆ, ਕਿਉਂਕਿ ਪਰਮੇਸ਼ਰ ਤੋਂ ਮਹਾਰਾਜ ਵਿਗੋਏ ਕੀ ਭੁੱਲ ਗਏ ਸਨ ਤੇ ਹੁਣ ਕੁੱਤਿਆਂ ਵਾਂਗ ਇੱਥੇ ਮਰੇ ਪਏ ਦਿਸ ਰਹੇ ਹਨ। ਮੋਇਆ ਸਾਰ ਨਕਾਈ, ਮਰਿਆਂ ਦੀ ਕੋਈ ਕਹਿੰਦੇ ਕੋਈ ਖਬਰ ਸਾਲ ਲੈਣ ਵਾਲਾ ਨਹੀਂ ਹੈ, ਤੇ ਮਰਿਆਂ ਨੂੰ ਆ ਵੀ ਇਹਨੂੰ ਕੋਈ ਖੋਸ਼ ਨਹੀਂ, ਖਬਰ ਸਾਰ ਨਹੀਂ ਵੀ ਕਿੱਥੇ ਪਏ ਅਸੀਂ, ਕਿਵੇਂ ਮਰਿਆਂ, ਸਾਡਾ ਹਾਲ ਹੈ। ਆਪੇ ਜੋੜ ਵਿਛੋੜੇ ਆਪੇ, ਇਹ ਪਰਮੇਸ਼ਰ ਆਪੇ ਤੋਂ ਜੋੜਦਾ ਸੰਬੰਧ ਕਰਦਾ ਹੈ, ਆਪੇ ਤੂੰ ਵਿਛੋੜ ਦਿੰਦਾ, ਵੱਖਰੇ ਵੱਖਰੇ ਕਰ ਦਿੰਦਾ ਹੈ। ਵੇਖ ਤੇਰੀ ਵਡਿਆਈ, ਤੇਰੀ ਹੀ ਅਸੀਂ ਮਹਾਰਾਜ ਜਿਸ ਤਰ੍ਹਾਂ ਵਡਿਆਈ ਹੈ ਇੱਛਾ ਉਹ ਵੇਖ ਰਹੇ ਹਾਂ, ਤੇਰੀ ਵਡਿਆਈ ਦੇਖ ਰਿਹਾ ਵੀ ਇਹ ਸਭ ਕੁਛ ਤੂੰ ਹੀ ਕਰ ਕਰਾ ਰਿਹਾ ਹੈ। ਜੇ ਕੋ ਨਾਉ ਤਰਾਏ ਵੱਡਾ, ਜੇ ਕੋਈ ਇਸ ਸੰਸਾਰ ਦੇ ਵਿੱਚ ਆਪਣਾ ਨਾਮ ਬਹੁਤ ਵੱਡਾ ਰਖਵਾ ਲੇ, ਭਾਗ ਸਤਿਕਾਰ ਜੋ ਲਫਜੇ ਲਾ ਲਵੇ, ਸਾਧ ਕਰੇ ਮਨ ਭਾਣੇ, ਇਸ ਤਰ੍ਹਾਂ ਮਨ ਪਾਉਂਦੇ ਜਿਹੜੇ ਸਵਾਦ ਆ ਉਹ ਲੈਣਾ ਕਰੇ, ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਸਵਾਦ ਦੇ ਲੈਣਾ ਕਰੇ। ਖਸਮੈ ਨਦਰੀ ਕੀੜਾ ਆਵੇ, ਫਿਰ ਵੀ ਹੈ ਮਾਲਕ ਤੇਰੀ ਨਿਗਾਹ ਦੇ ਵਿੱਚ ਤਾਂ ਕਹਿੰਦੇ ਜਿਵੇਂ ਕੀੜਾ ਫਿਰਦਾ ਹੁੰਦਾ, ਤੇਰੀ ਨਿਗਾਹ ਤੇ ਕੀੜਾ ਹੀ ਦਿਸਣਾ ਹੁੰਦਾ। ਜੇਤੇ ਚੁਗੈ ਦਾਣੇ, ਦੇਖੋ ਕਹਿੰਦੇ ਪਦਾਰਥਾਂ ਰੂਪੀ ਦਾਣੇ ਚੁਗ ਰਹੇ, ਉਸ ਨੂੰ ਤਾਂ ਦੇਖਦਾ ਵੀ ਇਹ ਕੀੜਾ ਹੀ ਦਾਣੇ ਖਾ ਰਿਹਾ ਹੈ, ਉਹ ਭਾਣੇ ਆਪਣੇ ਆਪ ਨੂੰ ਬਹੁਤ ਵੱਡਾ ਮੰਨੀ ਫਿਰੇ। ਮਰ ਮਰ ਜੀਵੈ ਤਾਂ ਕਿਛ ਪਾਏ, ਇਸੇ ਤਰ੍ਹਾਂ ਸੰਸਾਰ ਵੱਲੋਂ ਵੀ ਮਰ ਜਾਏ, ਜਿਹੜੀ ਬੇਮੁਖਤਾ ਆਈ ਉਹਦੇ ਵੱਲੋਂ ਵੀ ਮਰ ਜਾਏ, ਬੇਮੁਖਤਾ ਆਈ ਛੱਡ ਜਾਏ, ਸਨਮੁਖ ਹੋਣ ਰੂਪ ਜੀ ਪਵੇ। ਨਾਨਕ ਨਾਮ ਵਖਾਣੇ, ਇਸ ਤਰ੍ਹਾਂ ਨਾਮ ਤਾਂ ਨਾਮ ਦਾ ਕਥਨ ਕਰੇ, ਸਨਮੁਖ ਹੋਣ ਰੂਪ ਜੀ ਪਵੇ, ਨਾਮ ਦਾ ਕਥਨ ਕਰੇ ਤਾਂ ਕਿਛ ਪਾਏ, ਤਾਂ ਮਨੁੱਖ ਜਨਮ ਦੀ ਸਫਲਤਾ ਰੂਪ ਕੁਝ ਲਾਭ ਪਾ ਸਕਦਾ ਏ ਮਨੁੱਖ। ਚੌਪਈ ਇਸ ਬਿਦ ਗਾਵਤ ਮਾਰਗ ਜਾਹੀ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਮਹਾਰਾਜ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਆਸਾ ਰਾਗ ਵਿੱਚ ਸ਼ਬਦ ਗਾਉਂਦੇ ਗਾਉਂਦੇ ਰਸਤੇ ਵਿੱਚ ਚਲੇ ਜਾਂਦੇ ਹੈ। ਸਦਾ ਏਕ ਰਸ ਆਨੰਦ ਮਾਹੀ, ਸਦਾ ਏਕ ਰਸ ਆਨੰਦ ਵਿੱਚ ਹੀ ਲੈਣ ਰਹਿਣ ਵਾਲੇ ਹਨ। ਲੋਕ ਬਿਲੋਕਤ ਬਹੁ ਬਿਸਮਾਏ, ਜਿਹੜੇ ਕੋਈ ਬਾਬਰ ਦੇ ਲੋਕ ਨਾਲ ਜਾ ਰਹੇ ਹੈ ਉਹ ਵੇਖ ਵੇਖ ਕੇ ਜਿਹੜੇ ਮੁਗਲ ਜੇ ਬੜੇ ਅਚਰਜ ਹੋ ਰਹੇ ਹਨ। ਇਹੋ ਅਚਰਜ ਕਛ ਲਖਿਓ ਨ ਜਾਏ, ਕਹਿੰਦੇ ਵੀ ਅਚਰਜ ਹੀ ਹੈ, ਕੋਈ ਜਾਣਿਆ ਨਹੀਂ ਜਾਂਦਾ, ਸਮਝਿਆ ਨਹੀਂ ਜਾਂਦਾ ਹੈ। ਸਿਰ ਤੇ ਕਰ ਉੱਚੋ ਹੈ ਭਾਰਾ, ਜਿਹੜੇ ਹਨ ਇਹਨਾਂ ਦੇ ਸਿਰ ਦੇ ਉੱਪਰ ਇੱਕ ਹੱਥ ਜਿਹੜਾ ਉੱਚਾ ਭਾਰ ਹੈ, ਇੱਕ ਹੱਥ ਉੱਪਰ ਬੋਝਾ ਪੰਡ ਜੀ ਹੈ। ਬਹਰੋ ਚੱਲਿਓ ਜਾਹ ਸੰਗਾਰਾ, ਕਹਿੰਦੇ ਵੇਖੋ ਅਚਰਜ ਦੀ ਗੱਲ ਇਹ ਹੈ ਵੀ ਇੱਕ ਹੱਥ ਉੱਚੀ ਪੰਡ ਹੈ, ਉਹ ਵੀ ਜਿਵੇਂ ਇਹ ਜਾਂਦੇ ਹੈ ਤੇ ਨਾਲ ਨਾਲ ਪੰਡ ਵੀ ਉੱਤੇ ਨਾਲ ਹੀ ਜਾ ਰਹੀ ਹੈ। ਦੂਸਰ ਕੇ ਹੈ ਤੁਰੰਗ ਵਿਚਾਰੀ, ਫਿਰ ਕਹਿੰਦੇ ਜਿਹੜਾ ਦੂਸਰਾ ਇਹਨਾਂ ਦਾ ਸਾਥੀ ਉਹਦੇ ਕਹਿੰਦੇ ਪਿੱਛੇ ਪਿੱਛੇ ਘੋੜਾ ਜਾ ਰਿਹਾ। ਚੱਲਿਓ ਜਾਤ ਬਿਨ ਗਹੇ ਮੁਹਾਰੀ, ਉਸੇ ਤਰ੍ਹਾਂ ਪਿੱਛੇ ਪਿੱਛੇ ਚੱਲਿਆ ਜਾਂਦਾ ਹੈ ਤੇ ਉਹ ਸਾਥੀ ਨੇ ਕੋਈ ਕੋਈ ਬਾਗਾਂ ਨਹੀਂ ਫੜੀਆਂ ਹੈ, ਬਿਨਾਂ ਬਾਗਾਂ ਫੜੇ ਤੋਂ ਮਗਰ ਮਗਰ ਘੋੜਾ ਜਾ ਰਿਹਾ, ਇਹ ਵੀ ਬੜੀ ਚਰਚੀ ਗੱਲ ਹੈ। ਕੇਤਿਕ ਕਹੈ ਸੰਤ ਇਹੋ ਕੋਈ, ਕਈ ਵਿੱਚੋਂ ਜਿਹੜੇ ਮੁਗਲ ਹੈ ਉਹ ਕਹਿੰਦੇ ਇਹ ਤਾਂ ਵੀ ਕੂੜਾ ਸੰਤੀ ਹੈ, ਕਿਦੋਂ ਖੁਦਾਏ ਆਪ ਹੀ ਹੋਈ, ਕਈ ਕਹਿੰਦੇ ਅਥਵਾ ਵੀ ਸ਼ਾਇਦ ਖੁਦਾਈ ਆਪ ਹੋਵੇ, ਉਹ ਖੁਦਾਈ ਇਸ ਤਰ੍ਹਾਂ ਕਹਿੰਦੇ ਜਾ ਰਿਹਾ ਹੋਵੇ, ਜਿਨ੍ਹਾਂ ਦੇ ਸਿਰ ਦੇ ਉੱਪਰ ਇੱਕ ਹੱਥ ਪੰਡ ਜੀ ਜਾ ਰਹੀ ਹੈ, ਸ਼ਾਇਦ ਵੀ ਇਹ ਖੁਦਾਈ ਹੋਵੇ ਆਪ। ਅਤ ਸਮਰੱਥ ਅਜਮਤ ਮਹਿ ਭਾਰੀ, ਇਹ ਤਾਂ ਵੀ ਜਿਹੜੇ ਸੰਤ ਹੈ ਬੜੀ ਸਮਰੱਥਾ ਵਾਲੇ ਹੈ, ਭਾਰੀ ਤਾਕਤ ਵਾਲੇ ਸ਼ਕਤੀ ਵਾਲੇ ਐਸੋ ਕਬ ਨਹਿ ਪਿਖਾ ਅਗਾਰੀ ਇਹੋ ਜਿਹਾ ਵੀ ਸਾਧੂ ਸੰਤਾ ਅਸੀਂ ਜ਼ਿੰਦਗੀ ਵਿੱਚ ਪਹਿਲਾਂ ਕਿਤੇ ਦੇਖਿਆ ਹੀ ਨਹੀਂ ਹੱਥ ਬੰਦ ਕੈ ਬੰਧਨ ਕਰਹੀ ਤਾਂ ਜਿਹੜੇ ਮੁਗਲ ਹੈ ਹੱਥ ਜੋੜ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਮੱਥੇ ਟੇਕਣ ਲੱਗ ਪਏ ਮੱਥੇ ਟੇਕ ਰਹੇ ਚਰਨ ਕਮਲ ਮਹਿ ਸ਼ਰਧਾ ਧਰਹੀ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਬੜੀ ਸ਼ਰਧਾ ਰੱਖ ਰਹੇ ਹੈ ਸ਼ਰਧਾ ਨਾਲ ਮੱਥੇ ਟੇਕ ਰਹੇ ਇਸ ਪ੍ਰਕਾਰ ਪਹੁੰਚੋ ਜਬ ਡੇਰੇ ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਜਦੋਂ ਜਿਹੜਾ ਬਾਗਰ ਹੈ ਇਹ ਸਾਰਿਆਂ ਨੂੰ ਨਾਲ ਲੈ ਕੇ ਜਦੋਂ ਜਿੱਥੇ ਕੈਂਪ ਲੱਗਾ ਉੱਥੇ ਉਹ ਡੇਰੇ ਉਹ ਟਿਕਾਣੇ ਪਹੁੰਚ ਗਿਆ ਆਵਤ ਮੁਗਲ ਤਸੀਨਾ ਹੇਰੇ ਜਿਸ ਮੁਗਲ ਨੇ ਨੌਕਰ ਰਾਹੀਂ ਕਹਿ ਕੇ ਮੈਨੂੰ ਪੰਡ ਜੀ ਚੁਕਾਈ ਘੋੜਾ ਜਿਹਾ ਹੱਥ ਮਾਲਾ ਦਿੰਦੇ ਫੜਾਇਆ ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਪੰਡ ਚੁਕਾਈ ਸੀ ਕਹਿੰਦੇ ਉਸੇ ਮੁਗਲ ਨੇ ਰਸਤੇ ਵਿੱਚ ਆਉਂਦਿਆਂ ਸਾਨੂੰ ਦੇਖਿਆ ਇਸ ਬਿਧ ਅਚਰਜ ਲਖਿਓ ਤਮਾਸ਼ਾ ਉਸ ਮੁਗਲ ਨੇ ਕਹਿੰਦੇ ਇਸ ਤਰ੍ਹਾਂ ਦਾ ਅਚਰਜੀਏ ਕੌਤਕ ਜਾ ਜਾਣਿਆ ਗਯੋ ਦੌਰ ਬਾਬਰ ਕੇ ਪਾਸਾ ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਤਮਾਸ਼ਾ ਜਾ ਦੇਖ ਕੇ ਫਿਰ ਦੌੜਦਾ ਹੋਇਆ ਬਾਬਰ ਕੋਲ ਚਲਿਆ ਗਿਆ ਮੁਗਲ ਨਿਕਟ ਬੈਠ ਕੇ ਗਿਰਾ ਉਚਾਰੀ ਉਸ ਮੁਗਲ ਨੇ ਬਾਬਰ ਦੇ ਕੋਲ ਬੈਠ ਕੇ ਇਸ ਤਰ੍ਹਾਂ ਦੀ ਗੱਲ ਕਰ ਉਚਾਰਨ ਕੀਤੀ ਦੱਸਣਾ ਕੀਤੀ ਇੱਕ ਦਰਵੇਸ਼ ਹੈ ਬੰਦ ਮਝਾਰੀ ਇਹ ਬਾਬਰ ਜੀ ਇੱਕ ਸਾਡੀ ਕੈਦ ਦੇ ਵਿੱਚ ਦਰਵੇਸ਼ ਹੈ ਸਾਧੂ ਸੰਤ ਹੈ ਦੋਹਰਾ ਅਚਰਜ ਸਭ ਆਵੇ ਲੋਕੇ ਉਹਨਾਂ ਦਾ ਮੈਂ ਕਹਿੰਦੇ ਸਭ ਤਰ੍ਹਾਂ ਕਰਜੀ ਦੇਖਿਆ ਹੈ ਅਤ ਅਜਮਤ ਮਹਿਪੂਰ ਤੜੀ ਕਹਿੰਦੇ ਤਾਕਤ ਵਿੱਚ ਪੂਰਾ ਦਿਸ ਰਿਹਾ ਬੜੀਆਂ ਸ਼ਕਤੀਆਂ ਵਾਲਾ ਦਿਸ ਰਿਹਾ ਹੈ ਬੋਝ ਦਿਓ ਸਿਰ ਤਾਹੇ ਕੇ ਹੇ ਬਾਬਰ ਜੀ ਮੈਂ ਨੌਕਰ ਦੇ ਰਾਹੀਂ ਕਹਿ ਕੇ ਉਹਨਾਂ ਦੇ ਸਿਰ ਤੇ ਉੱਪਰ ਇੱਕ ਬੋਝਾ ਜਿਹਾ ਪੰਡ ਜਿਹਾ ਚੁਕਾਈ ਸੀ ਰਹਿਓ ਏਕ ਕਰ ਦੂਰ ਦੱਸਾਂ ਬਾਬਰ ਪੰਜੀ ਕਹਿੰਦੇ ਇੱਕ ਹੱਥ ਜਿਹੜਾ ਬੋਝਾ ਜਾ ਉਹਨਾਂ ਦੇ ਸਿਰ ਤੋਂ ਦੂਰ ਹੀ ਰਿਹਾ ਉੱਪਰ ਹੀ ਰਿਹਾ ਹੈ ਚੌਪਈ ਇੱਕ ਡੂਮ ਹੈ ਜਾ ਕੇ ਸੰਗਾ ਉਹ ਜਿਹੜੇ ਦਰਵੇਸ਼ ਸਾਧ ਉਹਨਾਂ ਦੇ ਨਾਲ ਕਹਿੰਦੇ ਮਰਾਸੀ ਹੈ ਨਾਲ ਤੇ ਪਾਛੇ ਚੱਲ ਜਾ ਹੈ ਤੁਰੰਗਾ ਉਹਨੂੰ ਕਹਿੰਦੇ ਬੜਾ ਚੰਚਲ ਜਿਹਾ ਘੋੜਾ ਫੜਾਇਆ ਸੀ ਉਹ ਫੜਿਆ ਨਹੀਂ ਰਹਿੰਦਾ ਸੀ ਮੋਜ ਨਾਲ ਉਹਦੇ ਪਿੱਛੇ ਪਿੱਛੇ ਚੱਲਿਆ ਜਾਂਦਾ ਹੈ ਕਰਤ ਬੰਦਗੀ ਤਹਾ ਖੁਦਾਏ ਇਸ ਤਰ੍ਹਾਂ ਕਹਿੰਦੇ ਰਸਤੇ ਵਿੱਚ ਖੁਦਾ ਦੀ ਬੰਦਗੀ ਕਰਦੇ ਜਾ ਰਹੇ ਭਗਤੀ ਕਰ ਰਹੇ ਉਹਦੀ ਸਿਫਤ ਸਲਾਘਾ ਕਰਦੇ ਜਾ ਰਹੇ ਆਪ ਬਿਲੋ ਕਹੋ ਚੱਲ ਤਹਿ ਥਾਏ ਇਹ ਬਾਬਰ ਸਾਡੇ ਮਾਲਕ ਆਪ ਉਹਨਾਂ ਨੂੰ ਚੱਲ ਕੇ ਫਕੀਰਾਂ ਦਰਵੇਸ਼ਾਂ ਸੰਤਾਂ ਨੂੰ ਵੇਖੋ ਜੀ ਇਹ ਸੁਣ ਬਾਬਰ ਬਚਨ ਬਖਾਨਤ ਇਸ ਤਰ੍ਹਾਂ ਮੁਗਲ ਤੋਂ ਸੁਣ ਕੇ ਜਿਹੜਾ ਬਾਬਰ ਬਚਨ ਕਹਿਣ ਲੱਗਿਆ ਹੈ ਪੂਰਬ ਜੇ ਮੈਂ ਇਸ ਬਿਧ ਜਾਣਤ ਬਾਬਰ ਹੈ ਦਰਵੇਸ਼ਾਂ ਫਕੀਰਾਂ ਦਾ ਬੜਾ ਚੰਗਾ ਕਹਿੰਦੇ ਸ਼ਰਧਾਲੂ ਹੈ ਸੀ ਮੰਨਣ ਪੂਜਣ ਵਾਲਾ ਸੀ ਕਹਿਣ ਲੱਗਿਆ ਵੀ ਇਸ ਤਰ੍ਹਾਂ ਜੇ ਕਿਤੇ ਮੈਂ ਪਹਿਲਾਂ ਜਾਣਦਾ ਪਹਿਲਾਂ ਸਮਝਦਾ ਇਸ ਪੁਰਖੋ ਨਹਿ ਮਾਰਤ ਧਾਈ ਇਮਨਾਬਾਦ ਵਿੱਚ ਇਹੋ ਜਿਹੇ ਦਰਵੇਸ਼ ਰਹਿੰਦੇ ਹੈ ਸਾਧੂ ਸੰਤ ਰਹਿੰਦੇ ਫਿਰ ਵੀ ਧਾਵਾ ਕਰਕੇ ਅੱਲਾ ਬੋਲ ਕੇ ਮੈਂ ਇਮਨਾਬਾਦ ਨੂੰ ਨਾ ਮਾਰਦਾ ਜਿਸ ਮੈਂ ਅਸ ਦਰਵੇਸ਼ ਰਹਾਏ ਇਸ ਇਮਨਾਬਾਦ ਦੇ ਵਿੱਚ ਇਹੋ ਜਿਹੇ ਸ਼ਕਤੀਆਂ ਵਾਲੇ ਦਰਵੇਸ਼ ਸਾਧੂ ਸੰਤ ਰਹਿੰਦੇ ਆਵਨ ਕੋ ਤਿਆਰ ਪਾਸ ਹੋਈ ਭਾਈ ਬਾਲਾ ਜੀ ਕਹਿੰਦੇ ਹੋ ਬਾਬਰ ਕਹਿ ਕੇ ਫਿਰ ਗੁਰੂ ਨਾਨਕ ਸਾਹਿਬ ਜੀ ਬਲੀ ਆਉਣ ਵਾਸਤੇ ਉਹ ਤਿਆਰ ਹੋ ਗਿਆ ਗੁਰੂ ਕਥਾ ਸੁਣੀਏ ਜਾ ਹੋਈ ਭਾਈ ਬਾਲਾ ਜੀ ਕਹਿੰਦੇ ਇਹ ਤਾਂ ਬਾਬਰ ਦੀ ਕਥਾ ਵੀ ਆਉਣ ਲਈ ਤਿਆਰ ਹੋ ਗਿਆ ਤੇ ਇੱਧਰ ਗੁਰੂ ਨਾਨਕ ਸਾਹਿਬ ਦੀ ਜਿਵੇਂ ਕਥਾ ਹੈ ਇਹ ਕੈਂਪ ਵਿੱਚ ਜਿਵੇਂ ਆ ਕੇ ਆਪ ਜੀ ਨੇ ਲੀਲਾ ਕੀਤੀ ਹੋਵੀ ਸੁਣ ਲਈਏ ਤਲ ਮਹਿ ਬਹੁਤ ਬੰਦ ਨਰ ਨਾਰੀ ਜਿਹੜਾ ਕੋਈ ਬਾਬਰ ਦਾ ਦਲ ਉਹਦੇ ਵਿੱਚ ਇਸਤਰੀ ਪੁਰਸ਼ ਬਹੁਤ ਕੈਦ ਕੀਤੇ ਹੋਏ ਫਿਰ ਲਾਪਤ ਪ੍ਰਾਪਤ ਦੁੱਖ ਭਾਰੀ ਇਹਨਾਂ ਨੂੰ ਭਾਰੀ ਦੁੱਖ ਮਿਲ ਰਿਹਾ ਹੈ ਤੇ ਉਹ ਬੜੇ ਵਿਰਲਾਪ ਕਰ ਰਹੇ ਹੈ ਝਾਂਗਰਾ ਮਾਰ ਰਹੇ ਹਾਲ ਦੁਹਾਈਆਂ ਮਚਾ ਰਹੇ ਸਰਬ ਜਾਤ ਦਿਜਣੀ ਹਿੰਦ ਵਾਣੀ ਉਹਦੇ ਵਿੱਚ ਸਾਰੀਆਂ ਜਾਤੀਆਂ ਦੇ ਹੈ ਹਿੰਦੂਆਂ ਦੇ ਹਿੰਦਵਾਣੀਆਂ ਵੀ ਹਨ ਇਸੇ ਤਰ੍ਹਾਂ ਹਿੰਦਵਾਣੀ ਦਿਜਣੀ ਤੇ ਬ੍ਰਾਹਮਣੀਆਂ ਵੀ ਹਨ, ਆਹ ਤੁਰਕਣੀ ਆਦਿ ਪਠਾਣੀ, ਹੋਰ ਜਿਵੇਂ ਮੁਸਲਮਾਨਾਂ ਦੇ ਵਿੱਚੋਂ ਪਠਾਣ ਆਦਿਕ ਉਹਨਾਂ ਦੀਆਂ ਪਠਾਣੀਆਂ ਵੀ ਹਨ। ਸਭ ਕੇ ਚਾਕੀ ਧਰੀ ਅਗਾਰੀ, ਜਦੋਂ ਕੈਂਪ ਵਿੱਚ ਚਲੇ ਗਏ ਸਾਰੀਆਂ ਕਹਿੰਦੇ ਪਠਾਣੀਆਂ ਦੇ ਅੱਗੇ ਚੱਕੀਆਂ ਜੀਆਂ ਰੱਖ ਦਿੱਤੀਆਂ। ਦਾਨਾ ਦਰੀਏ ਬਿਨਾਂ ਅਵਾਰੀ, ਪਠਾਣੀਆਂ ਨੂੰ, ਹਿੰਦਣੀਆਂ ਨੂੰ, ਬ੍ਰਾਹਮਣਾਂ ਨੂੰ ਮੁਗਲ ਕਹਿਣ ਲੱਗੇ ਵੀ ਛੇਤੀ ਦੇ ਕੇ ਘੋੜਿਆਂ ਵਾਸਤੇ ਦਾਣਾ ਜਾਂ ਦਲੀਏ ਚੱਕੀਆਂ ਰਾਹੀਂ। ਸ੍ਰੀ ਨਾਨਕ ਜਬ ਡੇਰੇ ਆਏ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਜਦੋਂ ਗੁਰੂ ਨਾਨਕ ਸਾਹਿਬ ਜੀ ਉਹ ਬਾਬਰ ਦੇ ਡੇਰੇ ਕੈਂਪ ਵਿੱਚ ਆ ਗਏ, ਸਿਰਪੁਰ ਤੇ ਬੋਝੇ ਉਤਰ ਆਏ, ਜਿਹੜੇ ਸੀ ਉੱਪਰ ਬੋਝੇ ਜੇ ਚੁਕਾਏ ਸੀ, ਪੰਡਾਂ ਜੀਆਂ ਚੁਕਾਈਆਂ ਹੇਠਾਂ ਲੁਹਾਈਆਂ, ਬੈਠਾਰੇ ਨਿਜ ਬੰਦ ਮਝਾਰੀ, ਆਪਣੀ ਜਿਹੜੀ ਕੈਦ ਆ ਉਹਦੇ ਵਿੱਚ ਕਹਿੰਦੇ ਬਿਠਾ ਦਿੱਤਾ ਸਾਨੂੰ। ਦੋ ਚਾਕੀ ਤਬ ਆਨੀ ਭਾਰੀ, ਭਾਰੀ ਕਹਿੰਦੇ ਦੋ ਚਾਕੀਆਂ ਜੀਆਂ ਲੈ ਕੇ ਆਂਦੀਆਂ ਉਹਨਾਂ ਨੇ, ਆਗੇ ਮੇਰੇ ਅਰ ਮਰਦਾਨੇ, ਬਾਲਾ ਜੀ ਕਹਿੰਦੇ ਇੱਕ ਚੱਕੀ ਤਾਂ ਮੇਰੇ ਅੱਗੇ ਰੱਖਦੀ ਤੇ ਦੂਜੀ ਭਾਈ ਮਰਦਾਨੇ ਅੱਗੇ ਰੱਖਦੀ, ਧਰੀ ਏਕ ਦੀਨੇ ਬਹੁ ਦਾਨੇ, ਇੱਕ ਮਰਦਾਨੇ ਇੱਕ ਨੇ ਤੇ ਬਹੁਤੇ ਕਹਿੰਦੇ ਦਾਣੇ ਜੀ ਮੈਨੂੰ ਸਾਨੂੰ ਦੇ ਦਿੱਤੇ, ਇੱਕ ਸ੍ਰੀ ਗੁਰੂ ਅਗਾਰੀ ਧਰ ਕੇ, ਕਹਿੰਦੇ ਤੀਜੀ ਚੱਕੀ ਜੀ ਜਿਹੜੀ ਉਹ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਰੱਖ ਦਿੱਤੀ ਹੈ, ਕਹਿਓ ਦਰਹੋ ਦਾਨਾ ਦਰੁਤ ਕਰਕੇ, ਤਿੰਨਾਂ ਨੂੰ ਕਿਹਾ ਵੀ ਬੜੀ ਛੇਤੀ ਕਰਕੇ ਘੋੜਿਆਂ ਵਾਸਤੇ ਦਾਣਾ ਜਾ ਵੀ ਦਲੋ, ਹਮ ਮਿਲ ਦਰਨ ਲੱਗੇ ਦਰੁਤ ਦਾਨ, ਗੁਰੂ ਅੰਗਦ ਸਾਹਿਬ ਜੀ ਮੈਂ ਤੇ ਮਰਦਾਨਾ ਮਿਲ ਕੇ ਫਿਰ ਕਹਿੰਦੇ ਉਹ ਦਾਣਾ ਜਾ ਕਹਿੰਦੇ ਪੀਸਣ ਲੱਗ ਪਏ ਦਰਨ ਲੱਗ ਪਏ, ਜੋ ਨਰ ਨਾਰ ਕਰਤ ਤੇ ਥਾਨਾ, ਇਸ ਤਰ੍ਹਾਂ ਕਹਿੰਦੇ ਉੱਥੇ ਇਸਤਰੀ ਪੁਰਸ਼ ਹੋਰ ਅੱਗੇ ਪਹਿਲਾਂ ਕਰ ਰਹੇ ਸੀ ਉਹ ਦਾਣਾ ਦਲੀ ਜਾ ਰਹੇ ਸੀ ਚੱਕੀਆਂ ਰਾਹੀਂ, ਅਸੀਂ ਵੀ ਚੱਕੀ ਰਾਹੀਂ ਦਾਣਾ ਦਲਣ ਲੱਗ ਪਏ ਦੋਵੇਂ ਸਾਥੀ, ਸ੍ਰੀ ਗੁਰ ਚਾਕੀ ਹੱਥ ਨ ਲਾਵੇ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਗੁਰੂ ਨਾਨਕ ਸਾਹਿਬ ਤਾਂ ਚੱਕੀ ਨੂੰ ਹੱਥ ਹੀ ਨੀ ਲਾਉਂਦੇ, ਨਿਜ ਘਰ ਸੋ ਦਾਣਾ ਮਤ ਪਾਵੇ, ਆਪਣੇ ਹੱਥਾਂ ਨਾਲ ਚੱਕੀ ਦੇ ਵਿੱਚ ਦਾਣੇ ਜੀ ਉਹ ਗੱਲੇ ਵਿੱਚ ਪਾਈ ਜਾਂਦੇ, ਸੀਗਰ ਫਿਰੇ ਆਪ ਹੀ ਸੋਈ, ਮਹਾਰਾਜ ਦੀ ਜਿਹੜੀ ਚੱਕੀ ਜੀ ਹੈ ਕਹਿੰਦੇ ਆਪ ਹੀ ਬੜੀ ਤੇਜ਼ ਕਹਿੰਦੇ ਫਿਰ ਰਹੀ ਆਪ ਹੀ ਕੁਕੀ ਜਾ ਰਹੀ ਹੈ, ਬਿਸਮ ਬਿਲੋਕਹਿ ਤਹ ਸਭ ਕੋਈ, ਜਿੰਨੇ ਮੁਗਲ ਕਹਿੰਦੇ ਛਪਾਈ ਛਪਾਈ ਵੇਖ ਵੇਖ ਕੇ ਚਰਜੀ ਹੋ ਰਹੇ ਵੀ ਹੱਦ ਹੋ ਗਈ ਹੈ, ਚੱਕੀ ਆਪੇ ਕੁਕਦੀ ਹੈ, ਇਤਨੇ ਮੈਂ ਬਾਬਰ ਚੱਲ ਆਇਓ। ਹਾਂ, ਇਸ ਤਰ੍ਹਾਂ ਇੱਕ ਫਾਰਸੀ ਦੀ ਤਵਾਰੀਖ ਉਹਦੇ ਵਿੱਚ ਐਸੇ ਵੀ ਲਿਖਿਆ ਹੈ ਵੀ ਸਾਰਿਆਂ ਦੀਆਂ ਜਿੰਨੀਆਂ ਚੱਕੀਆਂ ਸੀ ਉਸ ਆਪ ਹੀ ਕੁੱਕ ਰਹੀਆਂ ਸੀ, ਅਤੇ ਮਹਾਰਾਜ ਨੇ ਹੁਕਮ ਕੀਤਾ ਵੀ ਤੁਸੀਂ ਬਸ ਇੱਕ ਦਾਣੇ ਪਾਈ ਜਾਣੇ ਗੱਲੇ ਵਿੱਚ ਅਤੇ ਚੱਕੀਆਂ ਆਪੇ 'ਚ ਹੱਥ ਨਹੀਂ ਲੁਗਣਾ ਹੈ। ਇਉਂ ਸੁਣ ਕੇ ਅਤੇ ਜਿਹੜਾ ਬਾਬਰ ਹੈ ਕਹਿੰਦੇ ਤਿਆਰ ਹੋ ਕੇ ਆਇਆ ਹੈ, ਚਰਨ ਕਮਲ ਪਰ ਸੀਸ ਨਿਵਾਇਓ, ਆਉਂਦੇ ਆ ਸਾਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਕਮਲ ਪੁਰੇ ਨੇ ਸਿਰ ਨਵਾਇਆ ਹੈ, ਦੋਹਰਾ ਸ੍ਰੀ ਨਾਨਕ ਅਵਲੋਕ ਕਹਿ, ਸਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਬਰ ਨੂੰ ਆਇਆ ਵੇਖ ਕੇ ਬੋਲੇ ਸ਼ਬਦ ਉਠਾਏ, ਆਪਣੇ ਮੁੱਖ ਕਹਿੰਦੇ ਸ਼ਬਦ ਉਠਾ ਕੇ ਸ਼ੁਰੂ ਕਰਕੇ ਕਿਉਂ ਬੋਲੇ ਹਨ, ਸਭ ਲੋਕਾਂ ਕੀ ਜਸ ਦਸ਼ਾ, ਕਹਿੰਦੇ ਜਿਸ ਤਰ੍ਹਾਂ ਉਹ ਕੈਂਪ ਵਿੱਚ ਆ ਕੇ ਸਾਰੇ ਲੋਕਾਂ ਦੀ ਹਾਲਤ ਹੋਈ ਹੈ ਬੜੀ ਬੁਰੀ, ਤਸ ਤਬ ਦੀਨ ਸੁਣਾਏ, ਸ਼ਬਦ ਰਾਹੀਂ ਬਾਬਰ ਨੂੰ ਮਹਾਰਾਜ ਨੇ ਸੁਣਾ ਦਿੱਤੀ ਹੈ, ਰਾਗ ਆਸਾ ਮਹੱਲਾ ਪਹਿਲਾ, ਅਸ਼ਟਪਦੀਆ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਨ ਪੱਟੀਆ। ਆਸਾ ਰਾਗ ਇਸ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ, ਅੱਠ ਪੌੜੀਆਂ ਵਾਲਾ ਹੈ, ਤੀਸਰੇ ਸੁਰਤਾਲ ਦੇ ਵਿੱਚ ਗਾਉਣ ਦੀ ਆਗਿਆ ਇਹ ਸ਼ਬਦ ਦੀ, ਪਰਮੇਸ਼ਰ ਵਿੱਚ ਇੱਕੋ ਇੱਕ ਅਦਵੈਤ ਰੂਪ ਹੈ, ਓਂਕਾਰ ਸਭ ਦਾ ਪ੍ਰਕਾਸ਼ ਕਿਤੇ ਰੱਖਕ ਹੈ, ਸਤਿਗੁਰੂ ਦੀ ਕਿਰਪਾ ਕਰਕੇ ਉਹਦੀ ਪ੍ਰਾਪਤੀ ਹੁੰਦੀ ਹੈ। ਵਾਰਾ ਫਰਮਾਉਂਦੇ ਇਹਨਾਂ ਪਠਾਣਾਂ ਦੇ ਘਰ ਵਾਲਿਆਂ ਦੀ ਸਿਰ 'ਤੇ ਕਹਿੰਦੇ ਬੜੀਆਂ ਪੱਟੀਆਂ ਕੀਤੀਆਂ ਹੋਈਆਂ, ਉਹ ਮੀਡੀਆਂ ਜੀਆਂ ਕੀਤੀਆਂ ਹੋਈਆਂ ਸੌਂਦੀਆਂ ਸਨ। ਮਾਂਗੀ ਪਾਏ ਸੰਧੂਰ ਜਿਹੜੀਆਂ ਕਹਿੰਦੇ ਮਾਂਗੀ ਕੀ ਚੀਰਨੀਆਂ ਜੀਆਂ ਹਨ, ਉਹ ਮੀਡੀਆਂ ਦੇ ਵਿਚਕਾਰ ਲਈ ਜਿਹੜੀ ਜਗ੍ਹਾ ਜੀ ਕੱਢੀ ਉਹਨੂੰ ਚੀਰਨੀਆਂ ਕਹਿੰਦੇ ਹਨ। ਇਸ ਤਰ੍ਹਾਂ ਮੀਜੀਆਂ ਦੇ ਵਿਚਕਾਰ ਜਿਹੜੀਆਂ ਚੀਨੀਆਂ ਉਹਦਾ ਵਿੱਚ ਕਹਿੰਦੇ ਸੰਧੂਰ ਪਾਇਆ ਹੁੰਦਾ ਹੈ। ਸੇ ਸਿਰ ਕਾਤੀ ਮੁੰਨੀਆਂ ਜੇ ਮੀਡੀਆਂ ਵਾਲੇ ਚੀਰਨੀਆਂ ਵਾਲੇ ਜਿਹੜੇ ਸਿਰ ਹੈ ਉਹ ਵੱਡੀ ਸਾਰੀ ਕੈਂਚੀ ਜੀ ਲੈ ਕੇ ਮੁੰਨੇ ਜਾ ਰਹੇ। ਇੱਕ ਕੈਂਚੀ ਹੁੰਦੀ, ਇੱਕ ਕੰਤੀ ਹੁੰਦੀ ਹੈ, ਆ ਜਿਹੜੀ ਭੇਡਾਂ ਨੂੰ ਮੁੰਨਣ ਵਾਲੀ ਹੁੰਦੀ ਉਹਨੂੰ ਕਾਤੀ ਕਹਿ ਦਿੰਦੇ, ਵੱਡੀ ਸਾਰੀ ਕੈਂਚੀ ਜੀ ਹੈ। ਜਿਵੇਂ ਅੰਬਾਲੀਆਂ ਕੋਲ ਵੀ ਕੱਟਣ ਵਾਲੀ ਵੱਡੀ ਸਾਰੀ ਹੁੰਦੀ ਉਹਨੂੰ ਕਾਤੀ ਕਹਿੰਦੇ, ਇੱਕ ਆ ਦਰਜੀਆਂ ਕੋਲ ਹੁੰਦੀ ਹੈ ਕੱਪੜੇ ਕੱਪੜੇ ਕੱਟਣ ਵਾਲੀ ਉਹਨੂੰ ਕੈਂਚੀ। ਇਸ ਤਰ੍ਹਾਂ ਇੱਕ ਆ ਦੂਜੇ ਵੀ ਜਿਹੜੇ ਰਾਜੇ ਆ ਨਾਈ ਨੂੰ ਇਹਨਾਂ ਕੋਲ ਹੋਰ ਇਸ ਤਰ੍ਹਾਂ ਨਿੱਕੀਆਂ ਹੀ ਹੁੰਦੀਆਂ। ਇਸ ਤਰ੍ਹਾਂ ਇੱਕ ਛੋਟੀਆਂ ਛੋਟੀਆਂ ਫਿਰ ਮੀਡੀਅਮ ਸਾਹਿਬ ਬੜੀਆਂ ਬੜੀਆਂ ਵੀ ਇੱਥੇ ਕਾਤੀ ਹੈ, ਵੱਡੀਆਂ ਕੈਂਚੀਆਂ ਨਾਲ ਜਿਹੜੇ ਸਿਰ ਮੁੰਨੇ ਜਾ ਰਹੇ। ਕਾਰਨ ਕੀ ਹੈ ਵੀ ਉਹਨਾਂ ਨੇ ਸਿਰ ਦੇ ਵਿੱਚ ਜਿਹੜੇ ਉਹ ਗਹਿਣੇ ਜਿਹੇ ਪਾਏ ਹੈ ਨਾ, ਅਤੇ ਹੁਣ ਉਹ ਵੀ ਉਹ ਨਿਕਲਦੇ ਨਹੀਂ ਹੈ, ਜਿਸ ਕਰਕੇ ਉਹ ਬਣੇ ਬਣਾਏ ਕੈਂਚੀ ਨਾਲ ਹੀ ਉਹ ਵੱਢ ਲੈਂਦੇ ਆ, ਲਾਹ ਲੈਂਦੇ ਆ ਸਿਰ ਵਿੱਚ। ਉਹ ਸਿਰ ਕਹਿੰਦੇ ਕਾਤੀ ਵੱਡੀ ਕੈਂਚੀ ਨਾਲ ਭੇਡਾਂ ਨੂੰ ਮੁੰਨੇ ਜਾ ਰਹੇ ਗਹਿਣੇ ਸੋਨੇ ਦੇ ਲੈਣ ਵਾਸਤੇ। ਗਲ ਵਿੱਚ ਆਵੇ ਧੂਰ, ਇਸ ਤਰ੍ਹਾਂ ਗਲ ਦੇ ਵਿੱਚ ਬੜਾ ਮਿੱਟੀ ਘੱਟਾ ਆ ਰਿਹਾ, ਮੂੰਹ ਵਿੱਚ ਧੋਬਰਾ ਜਿਹਾ ਚੜ੍ਹਾ ਕੇ ਅਤੇ ਪੁੱਛਦੇ ਆ ਵੀ ਹੋਰ ਦੱਸੋ ਕਿੱਥੇ ਤੁਹਾਡਾ ਧਨ ਦਬ ਦੁਬ ਕੇ ਰੱਖਿਆ ਸੀ, ਉੱਥੋਂ ਕੱਢ ਕੇ ਲਿਆਈਏ। ਮਹਿਲਾ ਅੰਦਰ ਹੋਦੀਆ ਜਿਹੜੀਆਂ ਕਹਿੰਦੇ ਸੋਹਣੇ ਮਹਿਲ ਬਾਣੀਆਂ ਵਿੱਚ ਕਹਿੰਦੇ ਹੁੰਦੀਆਂ ਸਨ, ਹੁਣ ਬਹਿਨ ਨਾ ਮਿਲਣ ਹਦੂਰ। ਕਹਿੰਦੇ ਹੁਣ ਪਾ ਮਹਿਲਾਂ ਵਾਲੀਆਂ ਦੇ ਨੇੜੇ ਕਹਿੰਦੇ ਨਹੀਂ ਬੈਠਣਾ ਮਿਲ ਰਿਹਾ, ਨੇੜੇ ਹੋਣਾ ਵੀ ਨਹੀਂ ਮਿਲ ਰਿਹਾ ਹੈ, ਵਿੱਚ ਬੈਠਣਾ ਤਾਂ ਕਿਧਰੇ ਰਹਿ ਗਿਆ। ਆਦੇਸ਼ ਬਾਬਾ ਆਦੇਸ਼, ਇਸ ਕਰਕੇ ਇਹ ਆਦਿ ਈਸ਼ਵਰ ਬਾਬਾ ਪਰਮੇਸ਼ਰ ਤੈਨੂੰ ਨਮਸਕਾਰ ਹੈ ਬਾਬਾ, ਹੇ ਵੱਡੇ ਪਰਮੇਸ਼ਰ ਬਜ਼ੁਰਗ ਵਾਂ, ਤੂੰ ਸਭ ਦਾ ਆਦਿ ਈਸ਼ਵਰ ਹੈ, ਤੈਨੂੰ ਆਦੇਸ਼ ਹੈ, ਨਮਸਕਾਰ ਹੈ, ਨਮਸਕਾਰ ਹੈ ਬਾਬਾ ਆਦੇਸ਼ ਆਦੇਸ਼, ਹੇ ਬਾਬਾ ਬਜ਼ੁਰਗ ਪਰਮੇਸ਼ਰ, ਨਮਸਕਾਰ ਹੈ, ਨਮਸਕਾਰ ਹੈ ਆਪ ਜੀ ਤਾਈ। ਆਦਿ ਪੁਰਖ ਤੇਰਾ ਅੰਤ ਨ ਪਾਇਆ, ਸਭ ਤੋਂ ਆਦੀ ਪੁਰਖ ਤੇਰਾ ਕਿਸੇ ਨੇ ਅੰਤ ਹੱਦ ਬੰਨਾ ਨਹੀਂ ਪਾਇਆ ਹੈ। ਕਰ ਕਰ ਦੇਖਹਿ ਬੇਸ, ਤਰ੍ਹਾਂ ਤਰ੍ਹਾਂ ਦੇ ਜਿਹੜੇ ਭੇਖ ਜੇ ਵੀ ਭੇਖ ਜੇ ਤੂੰ ਹੀ ਕਰ ਕਰਕੇ ਦੇਖਦਾ ਹੈ। ਰਹਾਓ ਜਦੋਂ ਸੀਆ ਵਿਆਹੀਆ, ਪਰਮੇਸ਼ਰ ਜਦੋਂ ਇਹ ਜਿਹੜੀਆਂ ਕਹਿੰਦੇ ਪਠਾਣੀਆਂ ਕਹਿੰਦੇ ਵਿਆਹੀਆਂ ਸਨ ਪਠਾਣਾ ਨਾਲ, ਲਾੜੇ ਸੋਹਨ ਪਾਸ, ਜਿਹੜੇ ਲਾੜੇ ਸੀ ਉਹ ਕਹਿੰਦੇ ਬਾੜ ਪਾਸ ਬੜੇ ਸੋਹਦੇ ਸਜਦੇ ਸਨ, ਹੀ ਡੋਲੀ ਚੜ ਆਈ ਆ। ਕਹਿੰਦੇ ਪਠਾਣੀਆਂ ਹਿਦਵਾਣੀਆਂ ਬ੍ਰਹਮਣੀਆਂ ਚੰਗੇ ਵਧੀਆ ਕਹਿੰਦੇ ਡੋਲੀਆਂ ਵਿੱਚ ਪਾਲਕੀਆਂ ਵੀ ਚੜ ਕੇ ਆਈਆਂ ਸਨ। ਦੰਦ ਖੰਡ ਕੀਤੇ ਰਾਸ, ਇਸ ਤਰ੍ਹਾਂ ਜਿਹੜੇ ਹਾਥੀ ਦੇ ਦੰਦਾਂ ਦੇ ਖੰਡ ਟੁੱਟੇ ਜੇ ਕਰ ਕਰਕੇ ਬੜੇ ਚੂੜੇ ਸੋਹਣੇ ਬਣਾਏ ਉਹ ਪਾਏ ਸੀ ਹੱਥਾਂ ਵਿੱਚ, ਜਾਂ ਦੰਦ ਖੰਡ ਜਿਹੜੇ ਹਾਥੀ ਦੇ ਦੰਦ ਉਹਦੇ ਟੁਕੜੇ ਜੇ ਕਰਕੇ ਉਹਨਾਂ ਦੇ ਪਣਗ ਬਣਾਏ ਸੀ ਬੇਅੰਤ, ਉਹਨਾਂ ਤੇ ਬੈਠੀਆਂ ਬੈਠਦੀਆਂ ਸਨ। ਉਪਰਹ ਪਾਣੀ ਵਾਰੀ ਹੈ, ਜਿਹੜੇ ਦੰਦ ਹੈ ਖੰਡ ਦੇ ਨਾਲ ਬਹੁਤੇ ਭਰ ਦਿੱਤੇ ਸੀ ਇਹਨਾਂ ਦੇ, ਰਸ ਬਹੁਤੇ ਖੰਡ ਨਾਲ ਇਹਨਾਂ ਦੇ ਦੰਦ ਜੇ ਭਰਤੇ ਮੂੰਹ ਭਰ ਦਿੱਤਾ ਸੀ ਜਦੋਂ ਆਈਆਂ ਸਨ। ਉਪਰਹ ਪਾਣੀ ਵਾਰੀ ਹੈ, ਇਹਨਾਂ ਦੇ ਉੱਪਰ ਕਹਿੰਦੇ ਪਾਣੀ ਵਾਰਿਆ ਜਾਂਦਾ ਸੀ, ਪਾਣੀ ਵਾਰ ਵਾਰ ਕੇ ਪੀਤਾ ਜਾਂਦਾ ਸੀ। ਝੱਲੇ ਝਿਮਕਣ ਪਾਸ, ਇਸੇ ਤਰ੍ਹਾਂ ਕਹਿੰਦੇ ਜਿਹੜੇ ਕੋਈ ਜਿਨ੍ਹਾਂ ਦੇ ਵਿੱਚ ਸ਼ੀਸ਼ੇ ਲੱਗੇ ਸੀ ਉਹ ਪੱਖੇ ਝਿਮਕਦੇ ਝਮਕਦੇ ਸਨ ਪਾਸ, ਉਹ ਝੱਲੇ ਜਾਂਦੇ ਸੀ, ਪੱਖੇ ਝੱਲੇ ਜਾਂਦੇ ਸੀ ਸ਼ੀਸ਼ਿਆਂ ਵਾਲੇ ਨਾਲ। ਇੱਕ ਲੱਖ ਲਹਿਣ ਬਹੇਠੀਆ, ਕਿਹੋ ਜਿਹੀਆਂ ਸਨ ਕਹਿੰਦੇ ਲੱਖਾਂ ਉਹਨਾਂ ਨੂੰ ਕਹਿੰਦੇ ਬੱਠੀਆਂ ਹੋਈਆਂ ਵੇਖਦੀਆਂ ਸਨ, ਲੱਖ ਲਹਿਣ ਖੜੀਆ, ਇਸੇ ਤਰ੍ਹਾਂ ਲੱਖਾਂ ਜਿਹੜੀਆਂ ਖੜੀਆਂ ਹੋਈਆਂ ਉਹਨਾਂ ਨੂੰ ਲਹਿਣ ਕੀ ਇਹ ਵੇਖਦੀਆਂ ਸਨ ਵੀ ਕੈਸੀਆਂ ਇਹ ਮਹਾਨ ਹੈ। ਗਰੀ ਸੁਹਾਰੇ ਖਾਂਦੀਆਂ, ਜਿਹੜੀਆਂ ਕਹਿੰਦੇ ਘਰਾਂ ਵਿੱਚ ਆ ਕੇ ਗਰੀ ਖੋਪੇ ਤੇ ਹੋਰ ਸੁਹਾਰੇ ਆਦਿ ਖਾਂਦੀਆਂ ਸਨ। ਮਾਨਣ ਸੇਜੜੀਆ, ਇਹ ਜਿਹੜਾ ਸੇਜੜਾ ਹੈ ਉਹਨਾਂ ਦਾ ਆਨੰਦ ਮਾਣਦੀਆਂ ਸਨ। ਤਿੰਨ ਗੱਲ ਸਿਲਕਾ ਪਾਈਆ, ਉਹਨਾਂ ਦੇ ਗੱਲ ਦੇ ਵਿੱਚ ਕਹਿੰਦੇ ਸਿਲਕਾ ਕੀ ਇਹ ਫਾਈਆਂ ਜੀਆਂ ਪਾਈਆਂ ਹੋਈਆਂ। ਟੁੱਟਣ ਮੋਤ ਸਰੀਆ, ਜਿਹੜੀਆਂ ਮੋਤੀਆਂ ਦੀਆਂ ਲੜੀਆਂ ਕਹਿੰਦੇ ਟੁੱਟਦੀਆਂ ਜਾ ਰਹੀਆਂ ਹਨ। ਧਨ ਜੋਬਨ ਦੋਏ ਵੈਰੀ ਹੋਏ, ਜਿਹੜੇ ਤਨ ਤੇ ਜਵਾਨੀ ਆ ਦੋਵੇਂ ਇਹਨਾਂ ਦੇ ਕਹਿੰਦੇ ਅੱਜ ਵੈਰੀ ਬਣ ਗਏ, ਦੈਰੀ ਹੋ ਗਏ। ਜਿਹਦੇ ਕੋਲ ਬਹੁਤਾ ਥਲ ਹੈ, ਜਿਹਦੇ ਕੋਲ ਚੰਗੀ ਵਧੀ ਜਵਾਨ ਅਵਸਥਾ ਹੈ, ਦੋਹਾਂ ਨੂੰ ਜ਼ਿਆਦਾ ਕੁੱਟਦੇ ਉਹ ਮੁਗਲ, ਧਨ ਪਿੱਛੇ ਵੀ ਜਵਾਨੀ ਪਿੱਛੇ ਵੀ ਜ਼ਿਆਦਾ ਤੰਗ ਕਰ, ਧਨ ਤੇ ਜਵਾਨੀ ਦੋਵੇਂ ਕਹਿੰਦੇ ਇਹਨਾਂ ਦੇ ਬੈਰੀ ਹੋ ਗਏ। ਜਿੰਨੀ ਰੱਖੇ ਰੰਗ ਲਾਏ, ਇਹਨਾਂ ਦੇ ਕਰਕੇ ਇਹਨਾਂ ਨੇ ਬੜਾ ਰੰਗ ਲਾ ਰੱਖਿਆ ਸੀ, ਪ੍ਰੇਮ ਲਾ ਰੱਖਿਆ ਸੀ। ਦੂਤਾਂ ਨੂੰ ਫੁਰਮਾਇਆ, ਬਾਬਰ ਨੇ ਕਹਿੰਦੇ ਆਪਣੇ ਦੂਤਾਂ ਨੂੰ ਸਿਪਾਹੀਆਂ ਨੂੰ ਫੁਰਮਾਇਆ ਕਹਿ ਦਿੱਤਾ ਹੋਇਆ ਹੈ। ਲੈ ਚੱਲੇ ਪੱਤ ਗਵਾਏ, ਪਠਾਣੀਆਂ ਹਿੰਦਵਾਣੀ ਬ੍ਰਾਹਮਣੀਆਂ ਦੀ ਹੁਣ ਇੱਜ਼ਤ ਗਵਾ ਕੇ ਕੁੜਦੇ ਮਾਰਦੇ ਲੈ ਕੇ ਚੱਲੇ ਹਨ। ਜੇ ਤਿਸ ਭਾਵੈ ਦੇ ਵਡਿਆਈ, ਇਹ ਬਾਬਰ ਜੇ ਕਰਕੇ ਤੇ ਸਾਹਿਬ ਜੀ ਨੂੰ ਪਾਵੇ ਤਾਂ ਵਡਿਆਈ ਦੇਵੇ, ਆਪਣੀ ਬੇਗਮ ਜੀ ਬਣਾ ਲਵੇ। ਜੇ ਭਾਵੈ ਦੇ ਸਜਾਏ, ਜੇ ਕਰਕੇ ਤੈਨੂੰ ਪਾ ਜਾਏ ਤੇ ਫਿਰ ਤੂੰ ਸਜਾ ਦੇਵੇ ਮਾਇਆ, ਪਿੱਛੇ ਕੁੱਟੇ ਮਰਵਾਵੇ। ਅੱਗੋ ਦੇ ਜੇ ਚੇਤੀ ਹੈ, ਜੇ ਅੱਗੋ ਕੇ ਪਹਿਲੋ ਹੇ ਪਰਮੇਸ਼ਰ ਜੇ ਕਰਕੇ ਚੇਤੇ ਕੀਤਾ ਹੁੰਦਾ ਤੈਨੂੰ, ਤਾਂ ਕਾਇਤ ਮਿਲੇ ਸਜਾਏ। ਕਿਸ ਵਾਸਤੇ ਇਸ ਤਰ੍ਹਾਂ ਦੀ ਸਜਾ ਮਿਲਣੀ ਸੀ? ਫਿਰ ਇਹਨਾਂ ਨੇ ਸਜਾ ਤੂੰ ਬਣਾ, ਤੈਨੂੰ ਭੁਲਾਉਣ ਕਰਕੇ ਬੁਰਾ ਹਾਲ ਇਹਨਾਂ ਦਾ ਹੋਇਆ ਹੈ। ਸਾਹਾ ਸੁਰਤ ਗਵਾਈਆ, ਜਿਹੜੇ ਸ਼ਾਹੂਕਾਰਾਂ ਦੇ ਸ਼ਾਹ ਹਨ, ਪੁੱਤਰ ਹਨ, ਉਹਨਾਂ ਦੀ ਮਾਰ ਮਾਰ ਕੇ ਹੋਸ਼ ਗਵਾ ਦਿੱਤੀ ਹੈ। ਰੰਗ ਤਮਾਸ਼ਾ ਚਾਏ, ਜਿਹੜੇ ਰੰਗਾਂ ਰੰਗਾਂ ਦੇ ਤਮਾਸ਼ਿਆਂ ਦੇ ਚਾਅ ਵਿੱਚ ਹੀ ਫਸੇ ਰਹਿੰਦੇ ਸੀ, ਜਾਂ ਤਮਾਸ਼ਿਆਂ ਦੇ ਚਾਅ ਵਿੱਚ ਹੀ ਬੜੇ ਰੰਗ ਮਾਣਦੇ ਆਨੰਦ ਮਾਣਦੇ ਸਨ, ਰੰਗਾਂ ਰੰਗਾਂ ਦੇ ਤਮਾਸ਼ੇ ਵੇਖਦੇ ਸੀ ਬੜੇ ਚਾਅ ਰਸ਼ਾਂ ਨਾਲ, ਅੱਜ ਘੁੱਟ ਘੁੱਟ ਕੇ ਉਹਨਾਂ ਸ਼ਾਹਾਂ ਦੇ ਪੁੱਤਰਾਂ ਦੀ ਹੋਸ਼ ਗਵਾਈ ਪਈ, ਬੇਹੋਸ਼ ਪਏ, ਹਾਲ ਦੁਹਾਈ ਮਚਾਉਂਦੇ। ਬਾਬਰ ਬਾਣੀ ਫਿਰ ਗਈ, ਤਾਂ ਹਰ ਪਾਸੇ ਜਿਹੜਾ ਬਾਬਰ ਉਹਦੀ ਬਾਣੀ ਫਿਰ ਗਈ, ਉਹਦੀ ਹਕੂਮਤ ਕਾਇਮ ਹੋ ਗਈ। ਕੋਇਰ ਨਾ ਰੋਟੀ ਖਾਏ, ਇਸ ਤਰ੍ਹਾਂ ਕਹਿੰਦੇ ਜਿਹੜੇ ਕੋਇਰ ਹਨ ਉਹ ਜਿਹੜੇ ਕੋਈ ਜਿਹਨਾਂ ਨੂੰ ਉਹ ਪਠਾਣਾਂ ਦੇ ਟਿੱਕੇ ਹਨ, ਉਹ ਵਿਚਾਰੇ ਰੋਟੀ ਨਹੀਂ ਖਾਂਦੇ, ਕੋਈ ਰੋਟੀ ਦੀ ਕੋਇਰ ਕੀ ਬੁਰਕੀ ਨਹੀਂ ਖਾ ਰਹੇ, ਬੁਰਕੀ ਨਹੀਂ ਲੰਘ ਰਹੀ, ਇੰਨੇ ਔਖੇ ਹੋਏ ਪਏ ਆ ਵਿਚਾਰੇ। ਇੱਕ ਨਾ ਵਕਤ ਖੁਆਈ ਹੈ, ਇੱਕ ਮੁਸਲਮਾਨਾਂ ਦਾ ਜਿਹੜਾ ਕੋਈ ਵਕਤ ਸਮਾਂ ਨਵਾਜ਼ ਪੜ੍ਹਨ ਦਾ ਕਹਿੰਦੇ ਹੁਣ ਖੁਆਇਆ, ਭੁੱਲਦਾ ਜਾ ਰਿਹਾ, ਨਵਾਜ਼ ਪੜ੍ਹਨੀ ਵੀ ਚੇਤੇ ਨਹੀਂ ਰਹੀ ਹੈ। ਇੱਕ ਨਾ ਪੂਜਾ ਚਾਏ, ਹਿੰਦੂ ਲੋਕ ਪੜ੍ਹੇ ਉਹਨਾਂ ਦਾ ਕਹਿੰਦੇ ਪੂਜਾ ਦਾ ਸਮਾਂ ਜਾ ਰਿਹਾ, ਪੂਜਾ ਹੀ ਨਹੀਂ ਚੇਤੇ ਆ ਰਹੀ, ਉਹ ਤਾਂ ਹਾਲ ਦੁਹਾਈ ਮਚਾ ਰਹੇ ਆ ਵੀ ਕਿੱਥੇ ਫਸ ਗਏ ਆ। ਚੌਕੇ ਵਿਣ ਹਿੰਦ ਵਾਣੀਆਂ, ਹਿੰਦੂਆਂ ਦੇ ਘਰ ਵਾਲੀਆਂ ਜਿਹੜੀਆਂ ਹਿੰਦਵਾਣੀਆਂ ਜਿਹੜੀਆਂ ਗੋਬਰ ਦਾ ਚੌਂਕਾ ਜਿਹਾ ਦੇ ਕੇ ਫਿਰ ਉੱਥੇ ਰੋਟੀ ਤਿਆਰ ਕੇ ਕਰਦੀਆਂ ਸੀ, ਅੱਜ ਕਹਿੰਦੇ ਹਿੰਦਵਾਣੀਆਂ ਚੌਕੇ ਦਿੱਤੇ ਤੋਂ ਬਗੈਰ ਕਿਉਂ ਟਿੱਕੇ ਕੱਢ ਹੈ ਨਾ ਏ, ਇਸ਼ਨਾਨ ਕਰਕੇ ਮੱਥੇ ਜੇ ਟਿੱਕੇ ਕੱਢਦੀਆਂ ਲਾਉਂਦੇ ਹੋ, ਕਿਉਂ ਹੁਣ ਟਿੱਕੇ ਕੱਢਣ ਨਾ ਨਹਾਉਣਾ ਮਿਲ ਰਿਹਾ, ਜਾਂ ਚੌਂਕੇ ਵਿੱਚ ਬੈਠ ਕੇ ਇਸ ਤਰ੍ਹਾਂ ਕੋਈ ਭੋਜਨ ਬਣਾਉਣਾ ਕਹਿੰਦੇ ਮਿਲ ਰਿਹਾ ਹੈ। ਰਾਮਨ ਕਬਹੂ ਚੇਤੇ ਹੋ, ਇਹਨਾਂ ਨੇ ਪਹਿਲਾਂ ਕਹਿੰਦੇ ਇਸ ਪਾਸੇ ਲੱਗ ਕੇ ਭੋਗਾਂ ਵਿਸ਼ਿਆਂ ਵਿੱਚ ਉਹ ਰਾਮ ਨੂੰ ਕਰੇ ਚੇਤੇ ਨੀ ਕਹਿਤਾ ਸੀ, ਹੁਣ ਕਹਿਣੇ ਨਾ ਮਿਲੇ ਖੁਦਾਏ, ਹੁਣ ਕਹਿੰਦੇ ਖੁਦਾ ਖੁਦਾ ਵੀ ਕਹਿਣਾ ਇਹਨਾਂ ਨੂੰ ਮਿਲ ਨਹੀਂ ਰਿਹਾ, ਕਿਉਂਕਿ ਜਦੋਂ ਖੁਦਾ ਦਾ ਨਾਂ ਜੀਆਂ ਲੈਂਦੀਆਂ ਉਸ ਵੇਲੇ ਜਿਹੜੇ ਮੁਗਲ ਮੂੰਹ 'ਤੇ ਥੱਪੜ ਮਾਰਦੇ ਜਾਂ ਜਦੋਂ ਖੁਦਾ ਖੁਦਾ ਕਹਿੰਦੀਆਂ ਉਦੋਂ ਮੂੰਹ 'ਤੇ ਡੰਡਾ ਮਾਰਦੇ, ਕਹਿੰਦੇ ਦੱਸੋ ਰੁਪਈਏ ਰੁਪਈਏ ਕਿੱਥੇ ਨਪੇ, ਕਿੱਥੇ ਰੱਖੇ ਹੋਏ, ਰਾਮ ਰੂਮ ਜਾਂ ਇੱਥੇ ਖੁਦਾ ਖੁਦਾ ਨਹੀਂ ਆਖਣਾ, ਰੁਪਈਆਂ ਦੀ ਗੱਲ ਕਰੋ ਤੁਸੀਂ। ਇੱਕ ਘਰ ਆਵੇ ਹੈ ਆਪਣੇ, ਆ ਇੱਕ ਜਿਹੜੇ ਬਾਹਰ ਗਏ ਹੋਏ ਆ ਨਾ, ਜਾਂ ਉਹਨਾਂ ਦੇ ਸਾਗ ਸੰਬੰਧੀ ਹੈ, ਉਹ ਆਪਣੇ ਘਰਾਂ ਵਿੱਚ ਹੀ ਆਉਂਦੇ ਹਨ। ਇੱਕ ਮਿਲ ਮਿਲ ਪੁੱਛੇ ਸੁੱਖ, ਉਹਨਾਂ ਨੂੰ ਮਿਲ ਮਿਲ ਕੇ ਵੀ ਖੈਰ ਸੁੱਖ ਹੈ, ਕੋਈ ਕਰਦਾ ਜੀ ਜਾਂ ਬਚ ਗਿਆ, ਜਾਂ ਵੀ ਸਾਰੇ ਮਾਰੇ ਗਏ ਹਨ, ਖੈਰ ਸੁੱਖ ਪੁੱਛਦੇ ਫਿਰਦੇ। ਇੱਕ ਵਿਚਾਰੇ ਰੋਂਦੇ ਧੁੰਦੇ ਹੋਏ ਘਰਾਂ ਵਿੱਚ ਚਲਕੇ ਆਉਂਦੇ ਹਨ ਬਾਹਰੋਂ ਸੁਣ ਸੁਣ ਕੇ। ਇੱਕ ਨਾ ਇਹੋ ਲਿਖਿਆ, ਇੱਕ ਨਾ ਦੇ ਮੱਥੇ ਵਿੱਚ ਤਾਂ ਇਹੋ ਜਿਹਾ ਮਾੜਾ ਲੇਖ ਲਿਖਿਆ ਹੋਇਆ ਹੈ। ਬਹਿ ਬਹਿ ਰੋਵਹਿ ਦੁੱਖ, ਉਹ ਕਹਿੰਦੇ ਬਹਿ ਬਹਿ ਕੇ ਮਰਿਆਂ ਦੇ ਦੁੱਖ ਨੂੰ ਰੋਂਦੇ ਹਨ। ਜੋ ਤਿਸ ਭਾਵੈ ਸੋ ਥੀਐ, ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਉਹੀ ਹੁੰਦਾ ਹੈ। ਨਾਨਕ ਕਿਆ ਮਨੁੱਖ, ਸਾਰਾ ਮਨੁੱਖ ਕਿਹਾ ਹੈ, ਇਹਦੇ ਵਿੱਚ ਕੀ ਤਾਕਤ ਹੈ ਵੀ ਜਿਵੇਂ ਚਾਹੇ ਉਵੇਂ ਕਰ ਕਰਾ ਲਵੇ। ਚੌਪਈ ਸੁਣ ਕਰ ਬਾਬਰ ਖਰਾ ਅਗਾਰੀ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਗਾਇਆ ਹੈ ਤੇ ਮਤਲਬ ਜਿਹੜਾ ਬਾਬਰ ਹੈ ਸੁਣ ਕੇ ਅੱਗਾ ਹੱਥ ਜੋੜ ਕੇ ਖੜਾ ਹੋ ਗਿਆ ਹੈ। ਹੱਥ ਬੰਦ ਕੇ ਗਿਰਾ ਉਚਾਰੀ, ਮੈਂ ਹੱਥ ਜੋੜ ਕੇ ਇਸਨੇ ਬਾਬਰ ਨੇ ਸਤਿਗੁਰੂ ਨੂੰ ਬਚਨ ਕਿਹਾ। ਅਰਥ ਸਮੇਤ ਸੁਣਾਵਹ ਮੋਹੀ, ਜਿਹੜਾ ਤੁਸੀਂ ਸ਼ਬਦ ਗਾਏ ਮੈਨੂੰ ਅਰਥਾਂ ਸਹਿਤ ਹੁਣ ਦੁਬਾਰਾ ਸੁਣਾ ਦੇਵੋ ਜੀ। ਰਾਵਰ ਕਹਿਣ ਕਾਹੇ ਪਰ ਹੋਹੀ, ਆਪ ਜੀ ਦਾ ਜਿਹੜਾ ਇਹ ਸ਼ਬਦ ਹੈ ਕਹਿਣਾ ਕਿਹਦੇ ਉੱਪਰ ਹੋਇਆ, ਭਾਵ ਕਿਸ ਨੂੰ ਇਹ ਸ਼ਬਦ ਰਾਹੀਂ ਤੁਸੀਂ ਲਫ਼ਜ਼ ਕਹਿ ਕਿਹਨੂੰ ਸੰਬੋਧਨ ਕਰਕੇ ਆਖਿਆ। ਸੁਣ ਬਾਬਰ ਇਹੋ ਹਤੇ ਪਠਾਨਾ, ਗੁਰੂ ਮਹਾਰਾਜ ਕਹਿੰਦੇ ਬਾਬਰ ਸੁਣ ਲਾ, ਜਿਹੜੇ ਤੂੰ ਏਮਾਬਾਦੀ ਪਠਾਨ ਜੇ ਮਾਰੇ ਕੁੱਟੇ, ਲੁਟਿਓ ਸਗਰੋ ਨਗਰ ਮਹਾਨਾ, ਮਾਰਿਆ ਫਿਰ ਸੇਰਾ ਸਾਰਾ ਏਮਨਾਬਾਦ ਮਹਾਨ, ਤੂੰ ਲੁੱਟ ਪੁੱਟ ਵੀ ਲਿਆ ਹੈ। ਸਭ ਹਿਨਕੀ ਨਾਰੀ ਗਹਿਲੀਨੀ, ਇਹਨਾਂ ਨੂੰ ਕੁੱਟ ਮਾਰ ਕੇ ਸਾਰਿਆਂ ਦੇ ਘਰ ਵਾਲੀਆਂ ਵੀ ਤੂੰ ਗ੍ਰਿਫਤਾਰ ਕਰ ਲਈਆਂ, ਫੜ ਲਈਆਂ। ਦਲ ਮਹਿ ਆਨ ਕੈਦ ਕਰ ਦੀਨੀ, ਆਪਣੇ ਦਲ ਦੇ ਵਿੱਚ ਲਿਆ ਕੇ ਇੱਥੇ ਕੈਦ ਕਰ ਛੱਡੀਆਂ ਹਨ। ਕਸ਼ਟ ਸਮਾਂ ਆਬ ਤਿੰਨ ਪਰ ਆਇਓ, ਇਹਨਾਂ ਕਹਿੰਦੇ ਜਿਹੜੀਆਂ ਫੜ ਕੇ ਲਿਆਂਦੀ ਇਹਨਾਂ ਦੇ ਉੱਪਰ ਬੜਾ ਦੁੱਖ ਦਾ ਸਮਾਂ ਆ ਹੋਇਆ ਹੈ। ਦੇਖ ਦਸ਼ਾ ਅਸ ਸ਼ਬਦ, ਇਹਨਾਂ ਦੀ ਬਹੁਤ ਭੈੜੀ ਹਾਲਤ ਦੇਖ ਕੇ ਅਸੀਂ ਵੀ ਜਿਹੜਾ ਸ਼ਬਦ ਹੈ ਉਚਾਰਨ ਕੀਤਾ ਹੈ। ਜਿਨ ਕੈ ਸਿਰ ਪਰ ਪਾਟੀ ਸੋ ਹੈ, ਬਾਬਰ ਜਿਨ੍ਹਾਂ ਸਿੰਨਾਂ ਦੇ ਸਿਰਾਂ ਤੇ ਕਹਿੰਦੇ ਉਹ ਪੱਟੀਆਂ ਜੀਆਂ ਕੀਤੀਆਂ, ਮੀਡੀਆਂ ਜੀਆਂ ਕੀਤੀਆਂ, ਸੌਂਦੀਆਂ ਸਨ। ਮੰਗ ਸੰਧੂਰ ਪਾਏ ਮਨ ਮੋਹੈ, ਇਸੇ ਤਰ੍ਹਾਂ ਜਿਨ੍ਹਾਂ ਦੇ ਚੀਰਵੀਆਂ ਵਿੱਚ ਸੰਧੂਰ ਜਿਹਾ ਪਾਇਆ ਹੁੰਦਾ ਤੇ ਮਨ ਨੂੰ ਮੋਹਦੀਆਂ ਸਨ। ਸੋਹਤ ਸਿਰ ਹਿਤ ਭੂਖਨ ਰੂਰਨ, ਜਿਨ੍ਹਾਂ ਦੇ ਸਿਰ ਦੇ ਉੱਪਰ ਬਹੁਤ ਕਹਿੰਦੇ ਜਿਹੜੇ ਗਹਿਣੇ ਹਨ, ਸੋਹਤ ਸਿਰ ਹਿਤ ਭੂਖਨ ਰੂਰਨ, ਜਿਸ ਕਰਕੇ ਸਾਡਾ ਸਿਰ ਸੋਹੇ ਚੰਗਾ ਵਾਸੇ, ਇਸ ਵਾਸਤੇ ਉਹਨਾਂ ਨੇ ਸੋਹਣੇ ਗਾਣੇ ਜੇ ਪਾਏ ਹੋਏ। ਸੰਗ ਸੰਗ ਕਤਰਨੀ ਕਤਰਹਿ ਤੂਰਨ, ਤੇਰੇ ਬਾਬਰ ਜਿਹੜੇ ਛਪਾਈ ਉਹਨਾਂ ਦੇ ਜਿਹੜੇ ਸਿਰ ਜੇ ਹੈ, ਬੜੀਆਂ ਬੜੀਆਂ ਕੈਂਚੀਆਂ ਲੈ ਕੇ ਉਹਨਾਂ ਨੂੰ ਕਹਿੰਦੇ ਕੱਟੀ ਜਾ ਰਹੇ ਕਤਰੀ ਜਾ ਰਹੇ। ਪਾਏ ਬਦਨ ਮਹਿ ਭਸਮ ਬਹੋਰੀ, ਫਿਰ ਮੂੰਹ ਦੇ ਵਿੱਚ ਕਹਿੰਦੇ ਸਵਾਹ ਜੀ ਪਾ ਕੇ ਧੋਬ ਰਾਜਾ ਪਿੜਾ ਕੇ, ਕਹੇ ਬਤਾਵਹ ਮਾਇਆ ਔਰੀ, ਬਾਬਰ ਤੇਰੇ ਪਛਾਹੀ ਇਹਨਾਂ ਨੂੰ ਕਹਿੰਦੇ ਵੀ ਹੋਰ ਕਿੱਥੇ ਮਾਇਆ ਦੱਬੀ ਹੋ ਵੀ ਦੱਸੋ ਸਾਨੂੰ। ਜੇ ਮੁਖ ਨਾਨਾ ਬਿੰਜਨ ਖਾਇਓ, ਇਸ ਮੁਖ ਦੇ ਨਾਲ ਇਹਨੇ ਤਰ੍ਹਾਂ ਤਰ੍ਹਾਂ ਦੇ ਕਹਿੰਦੇ ਸਵਾਦੀ ਭੋਜਨ ਛਕੇ ਸਨ। ਸ੍ਰੀ ਕਰਤਾਰਨ ਨਾਮ ਲਾਇਓ, ਉਹ ਭੋਜਨ ਛਕਣ ਸਮੇਂ ਕਦੇ ਕਰਤਾਰ ਦਾ ਨਾਮ ਲਿਆ ਹੀ ਨਹੀਂ ਸੀ ਇਹਨਾਂ ਨੇ। ਤੇ ਮੁਖ ਵਿਸ਼ਟਾ ਬੰਦ ਹੈ ਸੋ, ਕਹਿੰਦੇ ਉਹ ਮੂੰਹ ਦੇ ਅੱਗੇ ਕਹਿੰਦੇ ਵਿਸ਼ਟਾ ਬੰਦ, ਮੂੰਹ ਤੇ ਗੰਦਗੀ ਦਾ ਧੋਵਰਾ ਜਾ ਚੜਾਉਂਦੇ। ਕਹੇ ਦੇਹ ਧਨ ਗਾਡਿਓ ਜੋ, ਮੁਗਲ ਜਿਹੜੇ ਸਿਪਾਹੀ ਕਹਿੰਦੇ ਆ ਵੀ ਜਿਹੜਾ ਧਨ ਤੁਸੀਂ ਕਿਤੇ ਧਰਤੀ ਵਿੱਚ ਕੱਢਿਆ ਉਹ ਸਾਨੂੰ ਦਿਓ। ਹੋਵੇ। ਮੰਦਰ ਸੁੰਦਰ ਮਹਿਦੇ ਨਰੈਣਾ, ਜਿੰਨਾ ਕਹਿੰਦੇ ਸੋਹਣੇ ਮੰਦਰਾਂ ਵਿੱਚ ਦਿਨੇ ਰਾਤ ਰਹਿਤ ਸਦਾ ਸੰਤ ਪਿਖ ਹੈ ਨੈਣਾ। ਪਠਾਣੀਆਂ ਬ੍ਰਹਮਣੀਆਂ ਦੂਜਣੀਆਂ ਰਹਿੰਦੀਆਂ ਸੀ, ਕਿਸੇ ਸਾਧੂ ਸੰਤ ਨੂੰ ਅੱਖਾਂ ਨਾਲ ਵੇਖਦੀਆਂ ਨੀ, ਦਰਸ਼ਨ ਹੀ ਨੀ ਕਰਦੀਆਂ ਸਨ। ਬੈਸਨ ਮਿਲੈ ਨ ਸੋ ਅੰਬ ਪਾਸੀ, ਜੋ ਇਹੋ ਜਿਹਾ ਹਾਲ ਪਿਆ ਉਹਨਾਂ ਦੇ ਮੰਦਰਾਂ ਦੇ ਮਹਿਲ ਵਾੜੀਆਂ ਦੇ ਨੇੜੇ ਬੈਠਣਾ ਨੀ ਮਿਲ ਰਿਹਾ। ਐਸੋ ਪ੍ਰਾਪਤ ਭਾ ਦੁੱਖ ਰਾਸੀ, ਬਾਬਰ ਇਸ ਤਰ੍ਹਾਂ ਦਾ ਭਾਰੀ ਇਹਨਾਂ ਨੂੰ ਦੁੱਖ ਪ੍ਰਾਪਤ ਹੋਇਆ। ਵਾਹਿਗੁਰੂ ਜੋ ਕਰਨੇ ਹਾਰਾ, ਬਾਕੀ ਵੀ ਬਾਬਰ ਜਿਹੜਾ ਵਾਹਿਗੁਰੂ ਕਰਨ ਕਰਾਉਣ ਵਾਲਾ ਹੈ, ਤਿਸ ਕੋ ਬੰਧਨ ਬਾਰੰਬਾਰ, ਉਸ ਵਾਹਿਗੁਰੂ ਨੂੰ ਬਾਰ ਬਾਰ ਸਾਡੀ ਨਮਸਕਾਰ ਹੈ। ਸਭ ਕੀ ਆਦ ਪੁਰਖ ਅਵਿਨਾਸ਼ੀ, ਅਵਿਨਾਸ਼ੀ ਪੁਰਖ ਹੈ ਸਾਰਿਆਂ ਦੀ ਆਦ, ਸਾਰਿਆਂ ਦਾ ਉਹ ਮੁੱਢ ਰੂਪ ਹੈ ਪੁਰਖ। ਕਿਸ ਬਿਧ ਅੰਤ ਨ ਪਾਇਆ ਜਾਸੀ, ਵੀ ਵਾਹਿਗੁਰੂ ਜਿਹੜਾ ਆਦਿ ਪੁਰਖ ਹੈ ਉਹਦਾ ਕਿਸੇ ਤਰ੍ਹਾਂ ਦਾ ਅੰਤ ਨੀ ਪਾਇਆ, ਉਹਦਾ ਹੱਦ ਬੰਧਾ ਨੀ ਪਾਇਆ ਜਾ ਸਕਦਾ। ਕਰ ਕਰ ਵੇਖ ਹੈ ਚੋਜ ਕਨੇਰੇ, ਐਸਾ ਜਿਹੜਾ ਅਕਾਲ ਪੁਰਖ ਹੈ ਤਰ੍ਹਾਂ ਤਰ੍ਹਾਂ ਦੇ ਚੋਜ ਕਰਕੇ ਵੇਖ ਰਿਹਾ ਹੈ। ਜੋ ਚਾਹਤ ਤਿਉ ਕਰ ਬਿਨ ਦੇਰੇ, ਉਹ ਪਰਮੇਸ਼ਰ ਚਾਹੁੰਦਾ ਉਵੇਂ ਬਿਨਾਂ ਦੇਰੀ ਤੋਂ ਕਰ ਕਰਾ ਲੈਂਦਾ ਹੈ। ਜਬ ਇਨ ਅੰਗਨਾ ਭਏ ਵਿਆਹ, ਬਾਬਰ ਕੀ ਦੱਸੀਏ, ਜਿਸ ਵੇਲੇ ਇਹਨਾਂ ਇਸਤਰੀਆਂ ਦੇ ਵਿਆਹ ਹੋਏ ਸੀ, ਸੋਹਿਤ ਭਰਤਾ ਬੈਠੇ ਪਾਹਾ, ਇਹਨਾਂ ਦੇ ਜਿਹੜੇ ਮਾਲਕ ਹੈ ਕੋਲ ਬੈਠੇ ਸੋਹਦੇ ਸੀ, ਇਹ ਆਪਣੇ ਮਾਲਕਾਂ ਕੋਲ ਬੈਠੀਆਂ ਸਜਦੀਆਂ ਵੀ ਸਨ। ਹਿੰਡੋਲਨ ਪਰ ਚੜ ਕਰ ਆਈ, ਇਹਨਾਂ ਦੀਆਂ ਸ਼ਾਦੀਆਂ ਹੋਈਆਂ ਸੀ, ਸੋਹਣੀਆਂ ਡੋਲੀਆਂ ਪਾਲਕੀਆਂ ਉੱਪਰ ਚੜ ਕੇ ਇਹ ਆਈਆਂ ਸਨ। ਪ੍ਰਥਮ ਬਦਨ ਮਹਿ ਪਾਏ ਮਿਠਾਈ, ਪਹਿਲਾਂ ਇਹਨਾਂ ਦੇ ਮੂੰਹ ਦੇ ਵਿੱਚ ਮਠਿਆਈ ਪਾਈ ਗਈ ਸੀ। ਵਾਰ ਵਾਰ ਵਾਰ ਵਾਰ ਵਾਰੀ, ਉਸ ਤੋਂ ਬਾਅਦ ਕਹਿੰਦੇ ਵਾਰੰਵਾਰ ਇਹਨਾਂ ਦੇ ਸਿਰ ਦੇ ਉੱਪਰ ਸ੍ਰੇਸ਼ਟ ਪਾਣੀ ਵਾਰਿਆ ਗਿਆ। ਪੀਵਹਿ ਜੋਤ ਹਰ ਖੋਰ ਭਾਰੀ, ਇਸ ਤਰ੍ਹਾਂ ਕਹਿੰਦੇ ਪੀਂਦੀਆਂ ਸਨ ਤੇ ਹਿਰਦੇ ਵਿੱਚ ਭਾਰੀ ਖੁਸ਼ ਹੁੰਦੀਆਂ ਸਨ। ਦਾਸੀ ਬਿਜਨਾ ਫੇਰ ਤਾਹੀ, ਇਹਨਾਂ ਦੇ ਉੱਪਰ ਦਾਸੀਆਂ ਲੈ ਲੈ ਕੇ ਪੱਖਾ ਫੇਰਦੀਆਂ, ਪੱਖਾ ਚੱਲਦੀਆਂ ਸਨ। ਦਰਪਣ ਬੀਚ ਲੱਗੇ ਹੈ ਜਾਹੀ, ਇਹਨਾਂ ਪੱਖਿਆਂ ਦੇ ਵਿੱਚ ਕਹਿੰਦੇ ਸ਼ੀਸ਼ੇ ਲੱਗੇ ਹੋਏ ਸਨ। ਚਮਕਤ ਤੇ ਦੁੱਤ ਹੋਤ ਵਿਸਾਲਾ, ਉਹ ਸ਼ੀਸ਼ੇ ਜੇ ਕਹਿੰਦੇ ਚਮਕਦੇ ਸੀ, ਲਿਸ਼ਕਦੇ ਸੀ, ਉਹਨਾਂ ਦੀ ਬੜੀ ਸ਼ੋਭਾ ਹੁੰਦੀ ਸੀ। ਬਹੁਤ ਬਿਲੋਕਹਿ ਮਿਲਤੇ ਕਾਲਾ, ਇਸ ਤਰ੍ਹਾਂ ਕਹਿੰਦੇ ਬਹੁਤ ਮਿਲ ਮਿਲ ਕੇ ਉਸ ਸਮੇਂ ਉਹਨਾਂ ਨੂੰ ਵੇਖਦੀਆਂ ਸਨ ਜਦੋਂ ਉਹਨਾਂ ਨੂੰ ਪੱਖੇ ਚੱਲੇ ਜਾ ਰਹੇ ਸੁਣਦੇ ਸੀ। ਦੋਹਰਾ ਖਾਵਤ ਖਾਰਕ ਗਰੀ ਪੁਨ, ਜਿਹੜੀਆਂ ਕਹਿੰਦੇ ਕੋਪੇ, ਇਸ ਤਰ੍ਹਾਂ ਕੋਪਾ ਤੇ ਸ਼ੁਹਾਰੇ ਖਾਂਦੀਆਂ ਹੁੰਦੀਆਂ ਸੀ। ਲੇਕਰ ਭਰਤੇ ਪਾਸ, ਜਿਹੜੇ ਮਾਲਕ ਉਹਨਾਂ ਦੇ ਕੋਲੋਂ ਲੈ ਲੈ ਕੇ ਸ਼ੁਹਾਰੇ ਤੇ ਖੋਪੇ। ਸੇਜਾ ਮਾਣ ਹੈ ਭਾਵਤੀ, ਮਨ ਪਾਉਂਦੀਆਂ ਸੇਜਾ ਦਾ ਆਨੰਦ ਮਾਣਦੀਆਂ ਸਨ। ਬਿਲਸਤ ਬਹੁਤ ਵਿਲਾਸ, ਤਰ੍ਹਾਂ ਦੇ ਆਨੰਦਾਂ ਨੂੰ ਭੋਗਾਂ ਨੂੰ ਮਾਣਦੀਆਂ ਸਨ, ਭੋਗਦੀਆਂ ਸਨ। ਚੌਪਈ ਅਬ ਪਾਥਰ ਤਿਨਕੇ ਘਰ ਪਾਵੇ ਹੈ, ਵੇ ਬਾਬਰ ਤੇਰੇ ਜਿਹੜੇ ਮੁਗਲ ਜੇ ਹੈ ਹੁਣ ਉਹਨਾਂ ਪਠਾਣੀਆਂ ਹਿਦਵਾਣੀਆਂ ਬ੍ਰਾਹਮਣਾਂ ਦੇ ਗਲਾਂ ਦੇ ਵਿੱਚ ਪੱਥਰ ਭਾਰੇ ਪੱਥਰ ਬਣ ਗਏ। ਮੋਤੀ ਮਾਲ ਟੂਟ ਕਰ ਜਾਵੇ ਹੈ, ਮੋਤੀਆਂ ਦੀਆਂ ਮਾਲਾ ਜੀਆਂ ਪਾਈਆਂ ਉਹ ਟੁੱਟ ਕਰਕੇ ਬੱਕਰੀਆਂ ਹੋ ਜਾ ਰਹੀਆਂ, ਟੁੱਟੀਆਂ ਜਾ ਰਹੀਆਂ। ਜੋਬਨ ਦਰਬ ਦੂ ਸੁਖਦਾਈ, ਜਵਾਨੀ ਤੇ ਧਰਮ ਜਿਹੜੇ ਬੜੇ ਦੋਵੇਂ ਸੁਖਦਾਈ ਹੋ ਰਹੇ ਸੀ ਇਹਨਾਂ ਦੇ ਤਾਂ ਹੀ, ਤਿੰਨ ਤੇ ਅਬ ਬਹੁਤੇ ਦੁੱਖ ਪਾਈ, ਉਹਨਾਂ ਕਰਕੇ ਬਹੁਤਾ ਦੁੱਖ ਪਾ ਰਹੀਆਂ, ਜਵਾਨੀ ਕਰਕੇ ਧਨ ਕਰਕੇ ਬਹੁਤਾ ਦੁੱਖ ਦਿੱਤਾ ਜਾ ਰਿਹਾ ਇਹਨਾਂ। ਤਰਨ ਬੈਸ ਪੁਨ ਜੇ ਧਨਵਾਨਾ, ਇਹਨਾਂ ਦੀ ਉਮਰ ਜਵਾਨ ਸੀ, ਪੁਨਾ ਜਿਹੜੀਆਂ ਧਨ ਵਾਲੀਆਂ ਬੁੜੀਆਂ ਧਨਾੜ ਸੀ। ਤਿੰਨ ਗਹਿ ਦਇਓ ਸ਼ਾਸਨਾ ਦਾਨ, ਨੂੰ ਫੜ ਫੜ ਕੇ ਬਾਬਰ ਤੇਰੀ ਫੌਜ ਨੇ ਬੜੀ ਤਕੜਾ ਕਹਿੰਦੇ ਸਜ਼ਾ ਰੂਪੀ ਦਾਨ ਦਿੱਤਾ। ਕਹਿ ਔਰ ਦੇਵਾ ਸਭ ਮਾਇਆ, ਜਿਹੜੇ ਸਿਪਾਹੀ ਇਹਨਾਂ ਨੂੰ ਕਹਿੰਦੇ ਵੀ ਹੋਰ ਜਿਹੜੀ ਮਾਇਆ ਆਇਆ ਕਿਤੇ ਦਬਿਓ ਵੀ ਸਾਨੂੰ ਦੇ ਦਿਓ। ਦੂਤਨ ਬਾਂਧੀ ਪੱਤ ਗਵਾਇਆ, ਹੇ ਬਾਵਰ ਤੇਰੇ ਸਿਪਾਹੀਆਂ ਨੇ ਇਹਨੂੰ ਬੰਨ ਲਿਆ, ਇਹਨਾਂ ਦੀ ਇੱਜ਼ਤ ਉਹ ਗੁਰਵਾ ਦਿੱਤੀ, ਇੱਜ਼ਤ ਲਾ ਛੱਡੀ ਹੋਈ ਹੈ। ਜੋ ਬਿਦ ਵਾਹਿਗੁਰੂ ਕੋ ਭਾਈ, ਹੇ ਵਾਹਿਗੁਰੂ ਨੂੰ, ਹੇ ਬਾਬਰ ਵੀ ਜੋ ਵਾਹਿਗੁਰੂ ਨੂੰ ਇਹ ਵਿਧੀ ਜਿਵੇਂ ਉਹਨੂੰ ਢੰਗ ਤਰੀਕਾ ਚੰਗਾ ਲੱਗਿਆ, ਦੇ ਸਜਾਏ ਕਿਦਾਂ ਵਡਿਆਈ। ਕਿਸੇ ਨੂੰ ਭਾਵੇਂ ਸਜ਼ਾ ਦੇਵੇ ਭਾਵੇਂ ਕੋਈ ਵਡਿਆ ਦੇ ਵਡਿਆਈ ਦੇ ਦੇਵੇ, ਤੇ ਉਹਦੇ ਤੇ ਉਹਦੀ ਮਰਜ਼ੀ ਤੇ ਨਿਰਭਰ ਹੈ। ਤੇੜ ਪਟੰਬਰ ਸਿਰ ਜਰ ਤਾਰੀ, ਇਹਨਾਂ ਦੇ ਤੇੜ ਕਹਿੰਦੇ ਰੇਸ਼ਮੀ ਬਸਤਰ ਪਾਏ ਹੁੰਦੇ ਸੀ, ਸਿਰ ਤੇ ਬੜੀਆਂ ਜਰਦਾਰੀ ਜਰੀਵਾਰ ਚੁੰਨੀਆਂ ਲਈਆਂ ਹੁੰਦੀਆਂ ਸਨ। ਸੂਸ਼ਮ ਉਦਰ ਪਾਨ ਅਨਹਾਰੀ, ਇਹਨਾਂ ਦੇ ਜਿਹੜੇ ਲੱਕ ਵਾਲੇ ਸਥਾਨ ਬੜੇ ਸੂਖਮ ਸਨ, ਇਸ ਤਰ੍ਹਾਂ ਪਾਨਾਂ ਦੇ ਪੱਤਿਆਂ ਵਰਗੇ ਕੋਮਲ ਨਰਮ ਸਨ। ਮਾਨਵ ਕੀ ਕੋ ਗਿਣਤੀ ਕਰੀ, ਮਨੁੱਖਾਂ ਦੀ ਤਾਂ ਭਲਾ ਕਿਹੜੀ ਗਿਣਤੀ ਕਰਨੀ ਹੈ। ਸੂਰਜ ਚੰਦਰ ਦ੍ਰਿਸ਼ਟ ਨਹਿ ਪਰਈ, ਸੂਰਤ ਚੰਦਰਮਾ ਦੀ ਨਿਗਾਹ ਵਿੱਚ ਨਹੀਂ ਪੈਂਦੀਆਂ, ਸੇਨੇ ਪਰਦੇ ਵਿੱਚ ਹੀ ਰਹਿੰਦੀਆਂ ਸਨ। ਪਗ ਸੋ ਮਾਰਗ ਚਲਤ ਨ ਜੋ, ਜਿਹੜੀਆਂ ਇਸਤਰੀਆਂ ਕਹਿੰਦੇ ਇੱਕ ਪੈਰ ਵੀ ਰਸਤੇ ਵਿੱਚ ਨਹੀਂ ਚੱਲਦੀਆਂ, ਟੁਰਦੀਆਂ ਸੀ ਇੱਕ ਕਦਮ ਨੀ ਕਿਤੇ ਪਾਸੇ ਪੁੱਟਦੀਆਂ ਸਨ। ਬੰਦ ਲਈ ਮੁਗਲਨ ਅਬਸੋ, ਇਹ ਵੀ ਬਾਬਰ ਤੇਰੇ ਜਿਹੜੇ ਮੁਗਲ ਸਿਪਾਹੀ ਉਹਨਾਂ ਨੇ ਹੁਣ ਇਹਨਾਂ ਵਿਚਾਰੀ ਨੂੰ ਬੰਨ ਲਿਆ, ਨੂੜ ਲਿਆ ਹੋਇਆ। ਭਰਤੇ ਮਾਰੇ ਬੀਚ ਲੜਾਈ, ਇਹਨਾਂ ਪਠਾਣੀਆਂ ਦੇ ਜਿਹੜੇ ਮਾਲਕ ਸੀ ਉਹ ਲੜਾਈ ਵਿੱਚ ਮਾਰੇ ਗਏ। ਸ਼ਾਸਨ ਦੇ ਕੇ ਬਾਂਧ ਚਲਾਈ, ਇਹਨਾਂ ਨੂੰ ਸਜ਼ਾ ਦੇ ਕੇ ਤੇਰੇ ਸਿਪਾਹੀਆਂ ਨੇ ਬੰਨ ਕੇ ਅੱਗੇ ਚਲਾ ਲਿਆ ਹੈ। ਲੋਚਨ ਬਹੁਤ ਵਿਮੋਚਤ ਬਾਰੀ, ਵਿਚਾਰੀਆਂ ਆਪਣੇ ਅੱਖਾਂ ਦੇ ਵਿੱਚੋਂ ਬੜਾ ਕੰਜ ਪਾਣੀ ਛੱਡ ਰਹੀਆਂ। ਅਸ਼ਰੂ ਗਿਰੈ ਜੋਤ ਕੱਜਲ ਕਾਰੀ, ਕਾਲੇ ਕੱਜਲ ਦੇ ਸਵੇਰ ਜਿਹੜੇ ਅਥਰੂ ਜੀ ਇਹਨਾਂ ਦੇ ਡਿੱਗ ਰਹੇ ਆ ਧਰਤੀ ਤੇ। ਕੂਕਤ ਹੈ ਰੋਵਤ ਦੁੱਖ ਪਾਈ, ਬੜੀਆਂ ਕੂਕਾਂ ਮਾਰ ਰਹੀਆਂ, ਦੁੱਖ ਪਾ ਕੇ ਵਿਚਾਰੀਆਂ ਰੋ ਰਹੀਆਂ। ਨਹਿ ਕੋ ਸ਼ਕਤ ਨਾ ਤੇ ਨਹਿ ਛੁਡਾਈ, ਇਹਨਾਂ ਵਿੱਚ ਆਪਣੇ ਆਪ ਹੀ ਸ਼ਕਤੀ ਹੋਈ ਸੀ ਛੁੱਟ ਜਾਈਏ, ਨਾ ਕੋਈ ਇਹਨਾਂ ਨੂੰ ਆ ਕੇ ਬਾਹਰੋਂ ਛੁਡਾ ਸਕਦਾ ਹੈ। ਆਗੈ ਜੇ ਚੇਤਿਓ ਨਹਿ ਨਾਮੂ, ਐਵੇਂ ਬਾਬਰ ਜੇ ਇਹਨਾਂ ਨੇ ਪਹਿਲਾਂ ਵਾਹਿਗੁਰੂ ਦਾ ਨਾਮ ਨੀ ਨਾ ਚੇਤੇ ਕੀਤਾ ਹੈ ਸੀ, ਤੋ ਅਬ ਸਮਾਂ ਭਇਓ ਦੁੱਖ ਧਾਮੂ, ਨਹੀਂ ਦੁੱਖਾਂ ਦਾ ਕਰ ਇਹਨਾਂ ਦੇ ਉੱਪਰ ਇਹੋ ਜਿਹਾ ਸਮਾਂ ਆ ਹੋਇਆ ਹੈ। ਜੇ ਸਿਮਰ ਹੈ ਅਗਰਜ ਕਰਤਾਰਾ, ਕਿਤੇ ਪਹਿਲਾਂ ਹੀ ਪਰਮੇਸ਼ਰ ਕਰਤਾਰ ਨੂੰ ਯਾਦ ਕਰਦੀਆਂ ਹੁੰਦੀਆਂ, ਕਿਉਂ ਹੋਵੇ ਇਸ ਬਿਧ ਦੁੱਖ ਭਾਰਾ। ਇਸ ਤਰ੍ਹਾਂ ਦਾ ਜਿਹੜਾ ਭਾਰੀ ਦੁੱਖ ਇਹਨਾਂ ਨੂੰ ਕਿਸ ਤਰ੍ਹਾਂ ਹੋਣਾ ਸੀ, ਨਹੀਂ ਹੋਣਾ ਸੀ। ਹੋਏ ਅਮੀਰ ਉਮਰੇ ਜੇ ਵਜ਼ੀਰੰ, ਜਿਹੜੇ ਕਹਿੰਦੇ ਬੜੇ ਬੜੇ ਕਹਿੰਦੇ ਉਮਰਾਵ ਹੈ ਤੇ ਹੋਰ ਵਜ਼ੀਰ ਹਨ ਤੇ ਬੜੇ ਅਮੀਰ ਸਨ, ਵਿਸਰ ਗਏ ਪ੍ਰਭ ਗੁਣੀ ਗਹੀਰੰ, ਅਮੀਰੀਆਂ ਤੇ ਵਜ਼ੀਰੀਆਂ ਦੇ ਪਦਵੀਆਂ ਨੂੰ ਪਾ ਕੇ ਪਰਮੇਸ਼ਰ ਗੁਣਾਂ ਦਾ ਸਮੁੰਦਰ ਉਹਨੂੰ ਭੁੱਲ ਗਏ ਹੋਏ ਸੀ ਇਹ ਸਾਰੇ। ਚਿੱਤ ਮਹਿ ਚਾਹਤ ਰੰਗ ਤਮਾਸ਼ੇ, ਚਿੱਤ ਵਿੱਚ ਇਹ ਚਾਹੁੰਦੇ ਵੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਤਮਾਸ਼ੇ ਹੈ ਉਹਨਾਂ ਦਾ ਆਨੰਦ ਜਿਹਾ ਅਸੀਂ ਦੇਖਦੇ ਰਹੀਏ। ਬਿਬਦ ਬਿਦਨ ਕੇ ਬਿਲਸ ਵਿਲਾਸੇ, ਤਰ੍ਹਾਂ ਤਰ੍ਹਾਂ ਦੇ ਜਿਹੜੇ ਭੋਗ ਹੈ ਆਨੰਦ ਮਰਨਾ ਚਾਹੁੰਦੇ ਤੇ ਭੋਗਦੇ ਸਨ। ਅਬ ਤਿਨਕੀ ਗਤ ਹੋਈ ਐਸੀ, ਉਹਨਾਂ ਅਮੀਰਾਂ ਦੀ ਅਮਰਾਰਾ ਵਜ਼ੀਰਾਂ ਦੀ ਕਹਿੰਦੇ ਉਹ ਇਹੋ ਜਿਹੀ ਹਾਲਤ ਹੋਈ ਪਈ ਐਸੀ, ਜਾਏ ਬਿਲੋਕੀ ਨਾ ਹੈ ਨਾ ਜੈਸੀ, ਬਾਬਰ ਜਿਸ ਤਰ੍ਹਾਂ ਉਹਨਾਂ ਦੀ ਭੈੜੀ ਹਾਲਤ ਹੁਣ ਵੇਖੀ ਨੀ ਜਾ ਸਕਦੀ ਹੈ। ਬਾਬਰ ਤੇਰੀ ਫਿਰੀ ਦੁਹਾਈ, ਕਿਉਂਕਿ ਹੇ ਬਾਬਰ ਤੇਰੀ ਹਰ ਪਾਸੇ ਦੁਹਾਈ ਫਿਰ ਗਈ, ਤੇਰੀ ਹਕੂਮਤ ਹੋ ਗਈ ਹੈ ਬਹਾਦਰਪੁਰ। ਤੂਰਨ ਪੂਰਬ ਸਫ਼ਾ ਉਠਾਈ, ਬੜੀ ਛੇਤੀ ਹੈ ਪਠਾਣਾ ਦੀ ਜਿਹੜੀ ਸਫ਼ਾ ਹਕੂਮਤ ਸੀ ਇਹਨੂੰ ਚੁੱਕ ਦਿੱਤਾ, ਖਤਮ ਕਰ ਦਿੱਤਾ ਤੇਰੀ ਫੌਜ ਨੇ। ਤਿਨਕੇ ਵੱਡੇ ਮੁਸਾਹਿਬ ਜੋਏ, ਇਹਨਾਂ ਦੇ ਬੜੇ ਬੜੇ ਜਿਹੜੇ ਮੁਸਾਹਿਬ ਹੁੰਦੇ ਅਹਿਲਕਾਰ ਹੁੰਦੇ ਸਨ ਪਠਾਣਾ ਦੇ, ਨਹਿ ਭੋਜਨ ਅਬ ਪ੍ਰਾਪਤ ਹੋਏ, ਪਠਾਣਾ ਨੂੰ ਤਾਂ ਕੀ ਉਹ ਮੁਸਾਹਿਬਾਂ ਨੂੰ ਵੀ ਭੋਜਨ ਛਕਣ ਵਾਸਤੇ ਨਹੀਂ ਹੁਣ ਪ੍ਰਾਪਤ ਹੋ ਰਿਹਾ ਮਿਲ ਰਿਹਾ। ਪੂਜਾ ਕਰਨ ਨਿਵਾਜ ਸੋ ਜਿਨ ਕੀ। ਜਿਨ੍ਹਾਂ ਦਾ ਇਹ ਕਹਿੰਦੇ ਨਿਯਮ ਸੀ ਵੀ ਫਾਕਰਾਂ ਦੀ ਪੂਜਾ ਕਰਨੀ ਹੈ, ਮੁਸਲ ਕਹਿੰਦੇ ਸੀ ਅਸੀਂ ਨਿਵਾਜ ਪੜ੍ਹਨੀ ਹੈ। ਜਾਤ ਸਮਾਂ ਟਰ ਹੋਤ ਨਾ ਤਿੰਨ ਕੀ, ਕਹਿੰਦੇ ਉਹਨਾਂ ਦਾ ਸਮਾਂ ਟਲਦਾ ਜਾ ਰਿਹਾ, ਉਹਨਾਂ ਤੋਂ ਨਾ ਪੂਜਾ ਹੋ ਰਹੀ ਨਾ ਨਿਵਾਜ ਗੁਜ਼ਾਰੀ ਜਾ ਰਹੀ ਹੈ। ਹਿੰਦਨੀ ਅੰਗਨਾ ਪਕੜੀ ਜੋ ਸੋਈ, ਉਹ ਜਿਹੜੀਆਂ ਹਿੰਦੂਆਂ ਦੀਆਂ ਹਿੰਦਨੀਆਂ ਇਸਤਰੀਆਂ ਪਕੜੀਆਂ ਹੋਈਆਂ ਫੜੀਆਂ ਹੋਈਆਂ, ਮੱਜਤ ਤਿਲਕ ਲਗਾਵਤ ਜੋਈ, ਜਿਹੜੀਆਂ ਇਸ਼ਨਾਨ ਕਰਦੀਆਂ ਮੱਥੇ ਤੇ ਤਿਲਕ ਜਾ ਲਗਾਉਂਦੀਆਂ ਹੁੰਦੀਆਂ ਸੀ। ਚੌਂਕੇ ਮੈਂ ਭੋਜਨ ਕੋ ਖਾਤੀ, ਜਿਹੜੀਆਂ ਗੋਬਰ ਦੇ ਚੌਂਕਾ ਜਿੱਥੇ ਦਿੱਤਿਆ ਉੱਥੇ ਬੈਠ ਕੇ ਭੋਜਨ ਖਾਂਦੀਆਂ ਹੁੰਦੀਆਂ ਸੀ। ਕਰੀ ਕੈਦ ਬੈਸੀ ਇਸ ਭਾਂਤੀ, ਤੇਰੇ ਸਿਪਾਹੀਆਂ ਨੇ ਕੈਦ ਕਰ ਲਈਆਂ ਹਨ, ਇਸ ਤਰ੍ਹਾਂ ਉਹ ਇੱਥੇ ਬੈਠੀਆਂ ਵਿਚਾਰੀਆਂ ਬੁਰੀ ਹਾਲਤ ਵਿੱਚ। ਹਾਥ ਨ ਆਵਤ ਅਬ ਹੈ ਅਹਾਰਾ, ਹੁਣ ਨਾ ਹਿੰਦਰਾਨੀਆਂ ਬ੍ਰਾਹਮਣੀਆਂ ਪਠਾਣੀਆਂ ਦੇ ਹੱਥ ਵੀ ਛਕਣ ਵਾਸਤੇ ਭੋਜਨ ਨਹੀਂ ਮਿਲ ਰਿਹਾ ਹੈ। ਰੋਵਤ ਉੱਚੀ ਕਰ ਹੈ ਪੁਕਾਰਾ, ਉੱਚੀ ਉੱਚੀ ਫਰਿਆਦ ਕਰਕੇ ਵਿਚਾਰੀਆਂ ਰੋ ਰਹੀਆਂ ਹਨ। ਰਾਮ ਨ ਸਿਮਰਿਓ ਕਬ ਮਨ ਮਾਹੀ, ਕਦੇ ਵੀ ਇਹਨਾਂ ਨੇ ਮਨ ਦੇ ਵਿੱਚ ਰਾਮ ਨੂੰ ਯਾਦ ਹੀ ਨਹੀਂ ਕੀਤਾ ਸੀ। ਕਹਿਣ ਖੁਦਾਏ ਮਿਲ ਹੈ ਅਬ ਨਾਹੀ, ਕਹਿੰਦੇ ਖੁਦਾ ਵੀ ਨਹੀਂ ਕਹਿਣਾ ਮਿਲਦਾ ਹੈ, ਜੇ ਕਹਿੰਦੇ ਆ ਤੇ ਮੂੰਹ ਤੇ ਥੱਪੜ ਵੱਜਦਾ ਇਹਨਾਂ ਦੇ। ਆਵੇ ਦੁੱਖ ਸੁੱਖ ਬੂਝਤ ਕੋਈ, ਕੋਈ ਬਾਹਰੋਂ ਸਾਗ ਸੰਬੰਧੀ ਆਉਂਦੇ ਹੈ ਤੇ ਇਹਨਾਂ ਨੂੰ ਵੀ ਕਿੰਨਾ ਕੁ ਦੁੱਖ ਹੈ, ਕੋਈ ਮਾੜਾ ਮੋਟਾ ਕੋਈ ਬਚਿਆ ਖੈਰ ਸਕਾ ਪੁੱਛਦੇ ਹਨ। ਕੇਤਿਕ ਮ੍ਰਿਤੂ ਭਏ ਤਿੰਨ ਰੋਈ, ਕਈ ਉਹਨਾਂ ਦੇ ਮਰ ਗਏ, ਉਹਨਾਂ ਮਰਿਆ ਹੋਇਆ ਨੂੰ ਵਿਚਾਰੇ ਇੱਥੇ ਕੈਮ ਵਿੱਚ ਰੋਂਦੇ ਪਿੱਟਦੇ। ਜੋ ਬਿਦ ਵਾਹਿਗੁਰੂ ਕੋ ਭਾਵੇ, ਵਾਹਿਗੁਰੂ ਹੇ ਬਈ ਬਾਬਰ, ਜਿਸ ਤਰ੍ਹਾਂ ਵਾਹਿਗੁਰੂ ਨੂੰ ਕੋਈ ਪਾਉਂਦਾ ਚੰਗਾ ਲੱਗਦਾ, ਸੋ ਤਤਸ਼ਿਨ ਕਰ ਤਾਰ ਬਣਾਵੇ, ਕਰਤਾਰ ਹੈ ਬੜੀ ਛੇਤੀ ਉਵੇਂ ਬਣਾ ਲੈ ਵਿਧੀ ਤਰੀਕਾ। ਨਹਿ ਮਾਨੁਕ ਕੇ ਕਰ ਕੱਛ ਕਰ ਮਾਹੀ, ਵੀ ਬਾਬਰ ਇਹ ਜਿਹੜਾ ਮਨੁੱਖ ਇਹਦੇ ਹੱਥ ਵਿੱਚ ਤਾਂ ਕੁਝ ਵੀ ਹੈ ਨਹੀਂ, ਜਿਵੇਂ ਚਲਾਵੇ ਤਿਵੇਂ ਚਲਾਹੀ, ਪਰਮੇਸ਼ਰ ਜਿਵੇਂ ਚਲਾਉਂਦਾ ਮਨੁੱਖ ਨੂੰ ਉਵੇਂ ਚਲਦੇ ਚਲਦੇ ਚਲਾਉਂਦੇ। ਸੁਣ ਬਾਬਰ ਸ੍ਰੀ ਮੁਖ ਤੇ ਬਾਨੀ, ਉਹ ਗੁਰੂ ਮਹਾਰਾਜ ਮੁਖ ਤੋਂ ਇਹੋ ਜਿਹੇ ਬਚਨ ਸੁਣ ਕੇ ਬਾਬਰ ਨੇ ਸ਼ਰਧਾ ਅਧਿਕ ਹਿਰਦੈ ਮਹਿ ਠਾਨੀ, ਦੇ ਵਿੱਚ ਬਹੁਤ ਹੀ ਸ਼ਰਧਾ ਲੈ ਆਉਂਦੀ। ਕਲਾਵਾਨ ਮਨ ਲਖੇ ਵਿਸਾਲਾ, ਵੇ ਜਾਣਿਆ ਵੀ ਗੁਰੂ ਨਾਨਕ ਸਾਹਿਬ ਤਾਂ ਬਹੁਤ ਤਕੜੀਆਂ ਕਲਾ ਵਾਲੇ ਸ਼ਕਤੀਆਂ ਵਾਲੇ। ਬੰਧਨ ਕਰ ਬੋਲਿਓ ਤੇ ਹਿਕਾਲਾ, ਉਸ ਵੇਲੇ ਦੋਵੇਂ ਹੱਥ ਜੋੜ ਕੇ ਤੇ ਮੱਥਾ ਟੇਕਿਓ ਬੋਲਿਆ ਹੈ, ਕਰਾ ਮਾਤ ਮੁਝਕੋ ਦਿਖਲਾਵੋ, ਗੁਰੂ ਨਾਨਕ ਸਾਹਿਬ ਦਰਵੇਸ਼ ਮੈਨੂੰ ਕੋਈ ਨਾ ਕੋਈ ਕਰਾ ਮਾਤ ਹੀ ਦਿਖਾ ਦਿਓ। ਕਿਤਕ ਸ਼ਕਤ ਹੈ ਸਰਬ ਬਤਾਵੋ, ਕਿੰਨੀ ਕੁ ਤੁਹਾਡੇ ਵਿੱਚ ਤਾਕਤ ਹੈ ਉਹ ਮੇਰੀ ਮੈਨੂੰ ਸਾਰੀ ਦੱਸੋ ਖੋਲ ਕੇ। ਤੁਮ ਖੁਦਾਇ ਕੇ ਅਧਿਕ ਪਿਆਰੇ, ਮੈਨੂੰ ਤਾਂ ਲੱਗਦਾ ਵੀ ਤੁਸੀਂ ਖੁਦਾ ਦੇ ਬਹੁਤ ਹੀ ਪਿਆਰੇ ਦਰਵੇਸ਼ ਹੋ। ਕਦੋਂ ਖੁਦਾਏ ਆਪ ਤਨ ਧਾਰਿਆ, ਮੈਨੂੰ ਇਉਂ ਯਕੀਨ ਹੁੰਦਾ ਵੀ ਖੁਦਾ ਨੇ ਆਪ ਹੀ ਤੁਹਾਡਾ ਸਰੀਰ ਧਾਰਿਆ, ਗੁਰੂ ਨਾਨਕ ਆਪ ਹੀ ਖੁਦਾ ਬਣਿਆ ਹੋਇਆ। ਸੁਣ ਕਰ ਬੋਲੇ ਕਿਰਪਾ ਸਹਿਤ ਹੈ, ਬਾਬਰ ਤੋਂ ਸੁਣ ਕੇ ਮਹਾਰਾਜ ਕਿਰਪਾ ਦੇ ਸਮੇਤ ਬੋਲੇ ਹਨ। ਕਰਾ ਮਾਤ ਕੋ ਕਹਿਰ ਕਹਿਤ ਹੈ, ਜਿਹੜੀ ਕਰਾ ਮਾਤ ਹੈ ਉਹਨੂੰ ਤਾਂ ਜਿਹੜੇ ਸਿਆਣੇ ਉਹ ਕਹਿਰ ਕਰਨਾ ਕਹਿੰਦੇ ਹਨ। ਚਾਚ ਲੇਹ ਜੋ ਹੋਇ ਚਿਤ ਚਾਹੀ, ਵੀ ਬਾਬਰ ਜੋ ਚਿਤ ਵੇ ਤੇਰੇ ਚਾਹਨਾ ਇੱਛਾ ਉਹ ਤੂੰ ਸਾਥੋਂ ਮੰਗ ਲੈ। ਇਸ ਸਥਿਤ ਕਰ ਮਨ ਡੋਲਾ ਨਾਹੀ, ਆਪਣੇ ਮਨ ਨੂੰ ਕਹਿੰਦੇ ਟਕਾ ਤੇ ਮਨ ਨੂੰ ਨਾ ਡੁਲਾ। ਬਾਬਰ ਕੇਰ ਹੁਤੋ ਵੱਡ ਭਾਗਾ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਬਾਬਰ ਦਾ ਕੋਈ ਬਹੁਤ ਵੱਡਾ ਭਾਗ ਸੀ, ਚੰਗਾ ਭਾਗ ਜਾਗਿਆ। ਸੁਣ ਕੇ ਬਚਨ ਚਰਨ ਅਨਰਾਗਾ, ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਚਰਨਾ ਕਮਲਾਂ ਦਾ ਪ੍ਰੇਮੀ ਬਣ ਗਿਆ ਬਾਬਰ। ਪ੍ਰੇਮ ਖੁਦਾਏ ਮਗਨ ਮਨ ਜਾਨੀ, ਮਨ ਵੀ ਜਾਣ ਲਿਆ ਵੀ ਇਹ ਜਿਹੜੇ ਦਰਵੇਸ਼ ਗੁਰੂ ਨਾਨਕ ਖੁਦਾ ਦੇ ਪ੍ਰੇਮ ਵਿੱਚ ਮਸਤ ਹੋਏ ਪਏ ਆ। ਜਾਂ ਤੇ ਭੇਟ ਭਾਂਗ ਕੀ ਆਨੀ, ਇਸ ਕਰਕੇ ਬਾਬਰ ਨੇ ਜਾਣਿਆ ਵੀ ਫਕੀਰ ਲੋਕ ਜਿਹੜੀ ਭੰਗ ਭੁੰਗ ਪੀ ਕੇ ਰਗੜ ਕੇ ਖੁਸ਼ ਹੁੰਦੇ ਹਨ, ਵੀ ਚਲੋ ਆਪਾਂ ਹੁਣ ਇਹਨਾਂ ਨੂੰ ਆ ਭੰਗੀ ਲਿਆ ਦਈਏ, ਸੁਖਈ ਛਕਾ ਦਈਏ, ਰੱਖ ਦਈਏ, ਬੇਪਰਵਾਹ ਲਖੇ ਦਰਵੇਸ਼ਾ, ਕਿਉਂਕਿ ਜਾਣਿਆ ਵੀ ਜਿਹੜੇ ਦਰਵੇਸ਼ ਹੁੰਦੇ ਤਾਂ ਬੇਪਰਵਾਹ ਬੇਖਾਸ਼ ਹੁੰਦੇ, ਉਹ ਕੋਈ ਇੱਛਾ ਨਹੀਂ ਰੱਖਦੇ। ਦਰਬ ਲੋਭ ਜਿਨਕੇ ਨਹਿ ਲੇਸ਼ਾ, ਦਰਵੇਸ਼ਾਂ ਦੇ ਹਿਰਦੇ ਵਿੱਚ ਧੰਦਾ ਤਾਂ ਥੋੜੇ ਮਾਤਰ ਵੀ ਲੋਭ ਲਾਲਚ ਨਹੀਂ ਹੁੰਦਾ ਹੈ। ਧਰੀ ਗੁਰੂ ਕੇ ਜਬ ਹੈ ਅਗਾਰੀ, ਉਹ ਭੰਗ ਜੀ ਸੁਖਾ ਜਾ ਮਹਾਰਾਜ ਅੱਗੇ ਲਿਆ ਕੇ ਰੱਖ ਦਿੱਤਾ, ਤੇ ਬਿਲੋਕ ਕਹਿ ਗਿਰਾ ਉਚਾਰੀ, ਉਸ ਨੂੰ ਵੇਖ ਕੇ ਮਹਾਰਾਜ ਨੇ ਬਚਨ ਉਚਾਰਿਆ ਵੀ ਅਸੀਂ ਭੰਗ ਪੀਣੇ ਦਰਵੇਸ਼ ਨਹੀਂ ਹਾਂ। ਤਿਲੰਗ ਮਹੱਲਾ ਪਹਿਲਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ। ਤਿਲੰਗ ਰਾਗ ਵਿੱਚ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਦੂਸਰੇ ਸੁਰਤਾਲ ਵਿੱਚ ਗਾਉਣ ਦੀ ਆਗਿਆ ਹੈ। ਪਰਮੇਸ਼ਰ ਇੱਕੋ ਇੱਕ ਹੈ, ਬਹੁਤੇ ਨਹੀਂ ਹੈ, ਸਭ ਦੇ ਪ੍ਰਕਾਸ਼ਕ ਹੈ ਇੱਕ ਹੀ। ਸਤਿਗੁਰੂ ਦੀ ਕਿਰਪਾ ਕਰਕੇ ਉਹਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਕਹਿੰਦੇ, ਹੇ ਪਰਮੇਸ਼ਰ, ਤੇਰਾ ਜਿਹੜਾ ਭਉ ਹੈ, ਡਰ ਹੈ, ਅਦਬ ਹੈ, ਇਹ ਮਹਾਰਾਜ ਇਸ ਭਾਂਗ ਹੈ, ਸੁੱਖਾ ਹੈ, ਸਾਡਾ ਜਿਹੜਾ ਚਿੱਤ ਹੈ ਇਹੀ ਹੈ, ਸੁੱਖੇ ਨੂੰ ਰੱਖਣ ਵਾਲੀ ਖਲੜੀ ਜੀ, ਇਹ ਕੂਨਾ ਜਾ ਇਹ ਬਟੂਏ ਹੈ ਜਿਸ ਵਿੱਚ ਇਹ ਡਰ ਰੂਪੀ ਅਸੀਂ ਇਹ ਸੁੱਖਾ ਰੱਖਦੇ, ਭਾਵ ਤੇਰਾ ਡੇਰਾ ਡੇਰਾ ਤੇਰਾ ਡਰ ਹੈ, ਇਹ ਸੁੱਖ ਨਿਧਾਨ ਹੈ, ਸਾਡਾ ਜਿਹੜਾ ਚਿੱਤ ਹੈ ਇਹ ਸੁੱਖੇ ਨੂੰ ਰੱਖਣ ਵਾਲਾ ਇਹ ਕੂਨਾ ਹੈ। ਮੈਂ ਦੇਵਾਨਾ ਭਇਆ ਅਤੀਤ, ਇਸ ਤਰ੍ਹਾਂ ਪਰਮੇਸ਼ਰ ਮੈਂ ਤੇਰਾ ਡਰ ਰੂਪੀ ਜਿਹੜਾ ਸੁੱਖਾ ਛਕ ਕੇ ਦੀਵਾਨਾ ਹੋ ਗਿਆ, ਮਸਾਨਾ ਹੋ ਗਿਆ, ਤਿੰਨਾਂ ਗੁਣਾਂ ਤੋਂ ਅਤੀਤ ਹੋ ਗਿਆ। ਕਰ ਕਾਸਾ ਦਰਸ਼ਨ ਕੀ ਭੂਖ, ਇਸੇ ਤਰ੍ਹਾਂ ਮਨ ਬੁੱਧ ਰੂਪੀ ਮਾਰਾ ਹੱਸ ਕਾਸਾ ਹੈ, ਕੱਪਰ ਹੈ, ਠੂਠਾ ਹੈ, ਤੇਰੇ ਦਰਸ਼ਨਾਂ ਦੀ ਮਾਰਾ ਸਾਨੂੰ ਭੁੱਖ ਹੈ, ਇੱਛਾ ਹੈ। ਮੈਂ ਦਰ ਮੰਗੋ ਨੀਤਾ ਨੀਤ, ਸਾਰ ਸੰਗਤ ਰੂਪੀ ਦਰ ਦੇ ਵਿੱਚ ਆ ਕੇ ਆਪਦੇ ਦਰਸ਼ਨਾਂ ਦਾ ਮਾਰਾ ਭੋਜਨ ਮੈਂ ਮੰਗਦਾ ਹਮੇਸ਼ਾ, ਭਿੱਖਿਆ ਮੰਗਦਾ ਹਮੇਸ਼ਾ ਹਮੇਸ਼ਾ। ਤੋ ਦਰਸ਼ਨ ਕੀ ਕਰੋ ਸਮਾਏ, ਤੇਰੇ ਦਰਸ਼ਨ ਦੇ ਵਿੱਚ ਹੀ ਮੈਂ ਮਹਾਰਾਜ ਸਮਾਏ ਕੀ ਹੈ, ਜਿਹੜੀ ਮਸਤੀ ਹੈ ਉਹ ਧਾਰਨ ਕਰ ਲਿਆ, ਮਸਤ ਹੋ ਰਿਹਾ। ਮੈਂ ਦਰ ਮੰਗਤ ਭੀਖੇ ਅਪਾਏ, ਆਪਦੇ ਸਤਸੰਗਤ ਵਿੱਚੋਂ ਮਹਾਰਾਜ ਮੰਗ ਰਹੇ ਹਾਂ, ਆਪਦੇ ਦਰਸ਼ਨਾਂ ਦੇ ਦਰਸ਼ਨਾਂ ਰੂਪੀ ਭਿੱਖਿਆ ਪਾ ਦਈਏ, ਦਰਸ਼ਨ ਬਖਸ਼ ਦਈਏ। ਰਹਾਓ ਕੇਸਰ ਕੇਸਰ ਕੁਸਮ ਮਿਰਗ ਹੈ ਰਰਣਾ, ਵਿਸਰਾਮ ਦੇਖ ਕੇ ਕਹਿੰਦੇ ਬਾਬਰ ਨੇ ਕਿਹਾ ਕਿ ਮਹਾਰਾਜ ਮੈਂ ਵੀ ਆਪ ਜੀ ਵਾਂਗੂ ਪਰਮੇਸ਼ਰ ਦੀ ਖੁਦਾ ਦੀ ਭਗਤੀ ਕਰ ਸਕਦਾ ਕਿ ਵੀ ਮੈਂ ਮਲੇਸ਼ ਹੋਣ ਕਰਕੇ ਤੁਸੀਂ ਕਹੋ ਵੀ ਇਹ ਤਾਂ ਇਹ ਮਲੇਸ਼ ਹੈ, ਕਿਵੇਂ ਕਰ ਸਕਦਾ ਹੈ। ਮਹਾਰਾਜ ਕਹਿੰਦੇ ਨਹੀਂ, ਜਿਹੜਾ ਕੇਸਰ ਦਾ ਫਲ ਹੁੰਦਾ ਹੈ ਉਹਨੂੰ ਸਾਰੇ ਕਬੂਲ ਕਰ ਲੈਂਦੇ, ਸਾਰੇ ਗਲ ਵਿੱਚ ਕੇਸਰ ਫੁੱਲਾਂ ਦੀ ਮਾਲਾ ਪਾ ਲੈਂਦੇ, ਕੋਈ ਨਫ਼ਰਤ ਨਹੀਂ ਕਰਦਾ। ਮਿਰਗ ਮੈਂ ਜਿਹੜੀ ਹਰਨ ਵਿੱਚੋਂ ਨਾਭੀ ਧੁਨੀ ਵਿੱਚੋਂ ਕਸਤੂਰੀ ਨਿਕਲਦੀ, ਉਹਨੂੰ ਸਾਰੇ ਗ੍ਰਹਿਣ ਕਰ ਲੈਂਦੇ, ਅਤੇ ਹਰਣਾ ਜਿਹੜੀ ਹਰਨ ਦੀ ਖੱਲ ਹੈ ਉਹ ਸਾਰੇ ਹੇਠਾਂ ਲੈ ਲੈਂਦੇ, ਉੜ ਵੀ ਲੈਂਦੇ, ਅਤੇ ਸਾਰਿਆਂ ਸਰੀਰਾਂ 'ਤੇ ਚੜ੍ਹਦੀ ਹੈ। ਸਾਰੇ ਸਰੀਰ ਭਾਵੇਂ ਮੁਸਲਮਾਨ ਹੈ, ਭਾਵੇਂ ਕੋਈ ਹਿੰਦੂ ਹੈ, ਬ੍ਰਾਹਮਣ ਪਠਾਨ ਹੈ, ਸਾਰੇ ਨੂੰ ਗ੍ਰਹਿਣ ਕਰ ਲੈਂਦੇ ਹਨ। ਕੇਸਰ ਦੀ ਫੁੱਲਾਂ ਦੀ ਮਾਲਾ, ਕਸਤੂਰੀ, ਹਰਨ ਦੀ ਖੱਲ, ਸਰਬ ਸਰੀਰੀ ਚੜ੍ਹਨਾ, ਸਾਰਿਆਂ ਸਰੀਰਾਂ 'ਤੇ ਚੜ੍ਹਦੀ ਹੈ। ਸਾਰੇ ਸਰੀਰ ਜਿੰਨੇ ਹਨ ਉਹ ਕਹਿੰਦੇ ਇਹਨੂੰ ਗ੍ਰਹਿਣ ਕਰ ਲੈਂਦੇ, ਕੋਈ ਨਫ਼ਰਤ ਨਹੀਂ ਕਰਦਾ ਹੈ। ਇਹ ਸਾਰੇ ਦੇ ਨਾਲ ਹੋ ਕੇ ਫਿਰ ਵੀ ਪਵਿੱਤਰ ਰਹਿੰਦੇ ਹੈ। ਚੰਦਨ ਭਗਤਾ ਜੋਤ ਇਨੇ ਹੀ, ਇਸੇ ਤਰ੍ਹਾਂ ਜਿਹੜਾ ਕੋਈ ਚੰਦਨ ਦੀ ਖੁਸ਼ਬੋਈ ਹੈ ਉਹ ਸਾਰੇ ਲੈ ਲੈਂਦੇ, ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤ ਹੈ ਉਹਨਾਂ ਦੀ ਵੀ ਕਹਿੰਦੇ ਜਿਹੜੀ ਜੋਤ ਬੁੱਧੀ ਹੈ ਜਾਂ ਜੋਤ ਗਿਆਤ ਹੈ ਇਸੇ ਤਰ੍ਹਾਂ ਦੀ ਹੁੰਦੀ ਹੈ। ਸਰਬੇ ਪਰਮਲ ਕਰਨਾ, ਸਾਰਿਆਂ ਨੂੰ ਕਹਿੰਦੇ ਪਰਮਲੀ ਕਰਨ ਦੇ ਚੰਦਨੀ ਬਣਾ ਦਿੰਦੇ ਹਨ, ਜਿਹੜੇ ਉਹਨਾਂ ਦੇ ਨੇੜੇ ਆਉਂਦੇ ਸਾਰਿਆਂ ਨੂੰ ਚੰਦਨ ਵਰਗੂ ਭਾਵ ਭਗਤੀ ਦੀ ਮਹਿਕ ਖੁਸ਼ਬੂ ਸਹਿਤ ਕਰ ਦਿੰਦੇ ਹਨ। ਘੇ ਪੱਟ ਭਾਂਡਾ ਕਹੈ ਨ ਕੋਏ, ਜਿਵੇਂ ਘਿਓ ਵਾਲਾ ਭਾਂਡਾ ਹੋਵੇ, ਕੁੱਪਾ ਜਿਹਾ ਭਰਿਆ ਹੋਵੇ, ਉਹਦੇ ਵਿੱਚੋਂ ਕੱਢ ਕਰਕੇ ਸਾਰੇ ਛਕੀ ਜਾਂਦੇ ਹੈ। ਅਤੇ ਇਸੇ ਤਰ੍ਹਾਂ ਜਿਹੜਾ ਪੰਡ ਕੀ ਰੇਸ਼ਮੀ ਵਸਤਰ ਹੈ ਉਹ ਭਾਵੇਂ ਕੀੜਿਆਂ ਰਾਹੀਂ ਪੈਦਾ ਹੁੰਦਾ, ਉਦੋਂ ਸਾਰੇ ਪਹਿਨ ਲੈਂਦੇ ਹੈ, ਉਹਨਾਂ ਦੀ ਜਿਹੜੀ ਭਾਂਡਾ ਕੀ ਉਤਪਤੀ ਉਹਦੇ ਸੰਬੰਧ ਵਿੱਚ ਕੋਈ ਨਹੀਂ ਕਹਿੰਦਾ ਹੈ ਵੀ ਇਹ ਘਿਓ ਹੈ, ਜੂਠਾ ਹੋ ਗਿਆ, ਰੇਸ਼ਮੀ ਵਸਤਰ ਕੀੜਿਆਂ ਤੋਂ ਨਿਕਲਿਆ ਇਸ ਕਰਕੇ ਮਾੜਾ ਹੈ, ਇਹਨੂੰ ਇਹਦੇ ਸੰਬੰਧ ਵਿੱਚ ਕੋਈ ਇਹਦੀ ਉਤਪਤੀ ਦੀ ਗੱਲ ਨਹੀਂ ਕਹਿੰਦਾ, ਇਹਨਾਂ ਦੀ ਭੰਡੀ ਇਹਨਾਂ ਨੂੰ ਕੋਈ ਮਾੜਾ ਨਹੀਂ ਕਹਿੰਦਾ, ਬੁਰਾ ਨਹੀਂ ਆਖਦਾ ਹੈ। ਐਸਾ ਭਗਤ ਵਰਨ ਮਹਿ ਹੋਏ। ਇਸੇ ਤਰ੍ਹਾਂ ਜਿਹੜਾ ਪਰਮੇਸ਼ੁਰ ਦਾ ਭਗਤ ਉਹ ਭਾਵੇਂ ਕਿਸੇ ਵਰਨ ਵਿੱਚ ਹੋਵੇ, ਕਰਤਰੀ ਵਿੱਚੋਂ, ਬ੍ਰਾਹਮਣ ਵਿੱਚੋਂ, ਨੀਚ ਪਰਨ ਜਿਹੜੇ ਕੋਈ ਅਵਰਨ ਉਹਨਾਂ ਵਿੱਚੋਂ ਵੀ ਹੋ ਜਾਏ, ਉਹ ਸਭੀ ਚੰਗੇ ਹਨ। ਤੇਰਾ ਨਾਮ ਨਿਵੇ ਰਹੇ ਲਿਵ ਲਾਏ। ਪਰਮੇਸ਼ਰ ਤੇਰੇ ਜਿਹੜੇ ਨਾਮ ਵਿੱਚ ਨਿਵੇ ਰਹਿੰਦੇ, ਨਿਮਰਤਾ ਸਹਿਤ ਰਹਿੰਦੇ, ਤੇ ਨਾਮ ਵਿੱਚ ਹੀ ਕਹਿੰਦੇ ਲਿਵ ਲਾ ਰਹਿੰਦੇ, ਬਿਰਤੀ ਲਾ ਰਹਿੰਦੇ ਹਨ। ਨਾਨਕ ਤਿੰਨ ਦਰ ਭੀਖੇ ਅਪਾਏ। ਉਹਨਾਂ ਦੀ ਮਹਾਰਾਜ ਆਪ ਜੀ ਦੇ ਦਰਸ਼ਨ ਵੀ ਦਰ ਦੇ ਵਿੱਚੋਂ ਮੈਨੂੰ ਦਰਸ਼ਨਾਂ ਰੂਪੀ ਭਿਖਿਆ ਪਾਈਏ, ਐਸੇ ਜਿਹੜੇ ਨਾਮ ਵਿੱਚ ਬਿਰਤੀ ਲਾ ਰਹੇ ਆ, ਸਤਸੰਗਤ ਵਿੱਚ ਰਹਿ ਕੇ ਨਿਮਰਤਾ ਸਹਿਤ ਹੋ ਕੇ ਉਹਨਾਂ ਦੇ ਮੈਨੂੰ ਮਹਾਰਾਜ ਦਰਸ਼ਨਾਂ ਰੂਪੀ ਜਿਹੜੀ ਭਿਖਿਆ ਪਾਈਏ, ਉਹਨਾਂ ਦੇ ਦਰਸ਼ਨ ਦਾਰ ਬਖਸ਼ੀਏ ਜੀ। ਇਸ ਤਰ੍ਹਾਂ ਉਹ ਜਿਹੜਾ ਸੁਖ ਨਿਦਾਨ ਚ ਰੱਖਿਆ ਹੈ ਅਤੇ ਉਹਦੇ ਸੰਬੰਧ ਵਿੱਚ ਮਹਾਰਾਜ ਨੇ ਸ਼ਬਦ ਉਚਾਰਨ ਕਰਕੇ ਦੱਸ ਦਿੱਤਾ ਵੀ ਅਸੀਂ ਜਿਵੇਂ ਆ ਬਾਕੀ ਦਰਵੇਸ਼ ਭੰਗ ਭੁੰਗ ਜੀ ਰਗੜ ਰਗੜ ਪੀਂਦੇ ਅਤੇ ਪੀ ਪੀ ਕੇ ਫਿਰ ਲੰਮੀਆਂ ਤਾਣ ਕੇ ਮਸਤ ਹੋਏ ਪੈ ਰਹਿੰਦੇ ਹੈ, ਇਹੋ ਜਿਹੇ ਅਸੀਂ ਭੰਗ ਪੀਣੇ ਨਹੀਂ ਹੈ। ਅਸੀਂ ਤਾਂ ਵਾਹਿਗੁਰੂ ਦਾ ਜਿਹੜਾ ਆਦਵ ਹੈ ਨਾ, ਹਿਰਦੇ ਵਿੱਚ ਰੱਖਿਆ ਇਹੀ ਡਰ ਰੱਖਿਆ, ਇਹ ਸੁਖਾਸ਼ਕ ਹੈ, ਇਹ ਡਰ ਵਿੱਚ ਅਦਵ ਵਿੱਚ ਹੀ ਦਵਾਨੇ ਮਸਤਾਨੇ ਹੋ ਰਹੇ ਅਤੇ ਨਾ ਗੁਣਾ ਤੋਂ ਅਤੀਤ। ਬਾਕੀ ਬਾਹਰਲਾ ਜਿਵੇਂ ਠੂਠਾ ਫੜਿਆ ਹੁੰਦਾ, ਕੂਨਾ ਫੜਿਆ ਹੁੰਦਾ, ਕੋਈ ਚਿੱਪੀ ਜੀ ਫੜੀ, ਉਹ ਵੀ ਸਾਨੂੰ ਨਹੀਂ। ਸਾਡਾ ਜਿਹੜਾ ਮਨਵਧ ਹੈ ਇਹੀ ਕਹਿੰਦੇ ਹੱਥ ਹੈ, ਇਹ ਮਨਵਧ ਹੱਥ ਵਿੱਚ ਹੀ ਇਹ ਕਾਸਾ ਫੜਿਆ ਹੈ, ਠੂਠਾ ਫੜਿਆ ਹੈ, ਦਰਸ਼ਨਾਂ ਦੀ ਜਿਹੜੀ ਸਾਨੂੰ ਭੁੱਖ ਹੈ। ਇਹ ਨਹੀਂ ਵੀ ਰੋਟੀਆਂ ਦੀ, ਕੋਈ ਆਟਾ ਰਾਮ ਦੀ ਜਾਂ ਮੱਖਣੀ ਦੀ ਸਾਨੂੰ ਭੁੱਖ ਹੈ ਵੀ ਦਿਓ ਵੀ, ਇਹੋ ਜਿਹੇ ਅਸੀਂ ਇਹ ਨਹੀਂ ਛਕਣ ਛਕਾਉਣ ਵਾਲੇ ਨਹੀਂ ਹੈ, ਅਸੀਂ ਇਹੋ ਜਿਹੇ ਅਧਿਆਤਮਵਾਦੀ ਫਕੀਰ ਹਾਂ, ਦਰਵੇਸ਼ ਹਾਂ। ਇਸ ਤਰ੍ਹਾਂ ਮਹਾਰਾਜ ਨੇ ਉਹ ਜਿਹੜਾ ਕੋਈ ਉਹਨੇ ਅੱਗੇ ਲਿਆ ਕੇ ਭੰਗ ਜੀ ਰੱਖੀ ਹੈ, ਉਹਨੂੰ ਮਹਾਰਾਜ ਨੇ ਰੋਕ ਦਿੱਤਾ। ਅਤੇ ਕਈ ਜਿਹੜੇ ਅੱਜ ਕੱਲ੍ਹ ਦੀ ਟਾਡੀ ਸਵਾਨ ਹੈ, ਉਹ ਤਾਂ ਫਿਰ ਨਾਲ ਫਿਰ ਆਪਣੇ ਵੱਲੋਂ ਜੋੜ ਜੋੜ ਕੇ ਨਾ ਭੁਲੇਥਣ ਲਾ ਲਾ ਕੇ ਵੀ ਬਾਬਰ ਨੇ ਸੱਤ ਮੁੱਠਾਂ ਭੰਗ ਦੀਆਂ ਸੁੱਖੇ ਦੀਆਂ ਲਿਆਂਦੀਆਂ, ਮਹਾਰਾਜ ਨੇ ਕਹਿੰਦੇ ਸੱਤੇ ਮੁੱਠਾਂ ਭੰਗ ਦੀਆਂ ਬਾਲੇ ਰਾਹੀਂ ਰਲਾ ਕੇ ਪੀਆਂ, ਮਸਤ ਹੋ ਗਏ, ਫਿਰ ਲੱਗ ਗਏ ਬਰ ਦੇਣ ਵੀ ਸੱਤ ਮੁੱਠਾਂ ਲਿਆਂਦੀਆਂ ਭੰਗ ਦੀਆਂ, ਸੱਤ ਪੀੜ੍ਹੀਆਂ ਤੱਕ ਤੇਰਾ ਰਾਜ ਭਾਗ ਰਹੂਗਾ। ਇਹ ਆਪਣੇ ਵੱਲੋਂ ਕਪੋੜੇ ਮਾਰ ਮਾਰ ਛੱਡੀ ਜਾਂਦੇ ਨੇ ਵੀ ਤੁਸੀਂ ਮਰਨਾ ਪੀ ਜਾਓ, ਸੁਖਾ ਟੋਡੇ ਪੀਣੇ ਪੀ ਜਾਓ, ਪੀਮ ਖਾਣੀ ਖਾਈ ਜਾਓ, ਇਹ ਲਾਣਾ ਜਿਹੜਾ ਖਾਣ ਪੀਣ ਵਾਲਾ ਨਾ ਫਿਰ ਜਿਉਣ ਲੱਗਦਾ ਹੈ। ਜਿਵੇਂ ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਦਾ ਕਰਤਾ ਖੁੱਲ੍ਹੀ ਫੀਮ ਖਾਂਦਾ ਹੁੰਦਾ, ਖੁੱਲ੍ਹਾ ਹੀ ਸੁੱਖਾ ਪੀਂਦਾ ਸੀ। ਆਹ ਕਵੀ ਸੰਤੋਖ ਸਿੰਘ ਜਿਹਨਾਂ ਦਾ ਇਤਿਹਾਸ ਪੜ੍ਹਦੇ, ਇਹ ਵੀ ਸੁੱਖਾ ਦਾ ਰੜਾ ਖੁੱਲ੍ਹਾ ਲਾਉਂਦਾ ਸੀ, ਵੀ ਕਿਤੇ ਛੇਵੇਂ ਪਾਤਸ਼ਾਹ ਨੂੰ ਪਿਆ ਜਾਂਦਾ, ਕਿਤੇ ਦਸਵੇਂ ਪਾਤਸ਼ਾਹ ਨੂੰ ਪਿਆ ਜਾਂਦਾ। ਇਸ ਤਰ੍ਹਾਂ ਡਾਕਟਰ ਵੀਰ ਸਿੰਘ ਜੀ ਦੇ ਨਾਲ ਇਹਨਾਂ ਦੀ ਇੱਕ ਵਾਰੀ ਗਿਆਨੀ ਗਿਆਨ ਸਿੰਘ ਜੀ ਦੀ ਗੱਲਬਾਤ ਹੋਈ ਸੀ, ਉਹਨਾਂ ਨੇ ਫਿਰ ਗਿੱਚੀ ਤੋਂ ਫੜਿਆ ਸੀ ਗਿਆਨ ਸਿੰਘ ਨੂੰ, ਕਹਿੰਦੇ ਖਾਨਾ ਤਾਂ ਆਪ ਹੈ ਮਾਵਾ ਰੋਜ਼, ਅਤੇ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਸੋਨੇ ਦੀ ਡੱਬੀ ਸੀ ਜੀ, ਫਲਾਨੇ ਦੇਸ਼ ਤੋਂ ਆਏ ਸੀ, ਆਹ ਕੀ ਹੈ ਤੈਨੂੰ ਆਦਤ, ਫਿਰ ਗੱਲ ਨਾ ਆਵੇ। ਕਹਿੰਦਾ ਜੀ ਹੁਣ ਗਲਤੀ ਮਾਫ਼ ਕਰ ਦਿਓ, ਅੱਗੇ ਵਾਸਤੇ ਜਿਹੜਾ ਮੈਂ ਇਤਿਹਾਸ ਲਿਖੂੰਗਾ ਸ਼ੁੱਧ ਰੂਪ ਦੇ ਵਿੱਚ ਲਿਖੂੰਗਾ, ਐਸਾ ਕੁਛ ਨਹੀਂ ਲਿਖੂੰਗਾ। ਫਿਰ ਅਗਲਾ ਜਿਹੜਾ ਕੋਈ ਭਾਰਤ ਰੂਕ ਵੀ ਗੁਰੂ ਖਾਲਸਾ ਤਬਾਰੀ ਕੇ ਲਿਖੀ ਹੈ, ਉਹਦੇ ਵਿੱਚ ਨਹੀਂ ਕਿਤੇ ਨੇ ਸੁੱਖਾ ਸੁੱਖਾ ਲਿਖਿਆ, ਉਹ ਦੋ ਜਿਲਦਾਂ ਵਿੱਚ ਛਪਿਆ, ਉਹ ਬਿਲਕੁਲ ਨਿਰੋਲ ਗੁਰਮਤਾਸ਼ੀ ਅਨੁਸਾਰ ਹੈ। ਪਹਿਲਾਂ ਜਿਹੜਾ ਪੰਥ ਪ੍ਰਕਾਸ਼ ਲਿਖਿਆ ਉਹਦੇ ਵਿੱਚ ਤਾਂ ਫਿਰ ਥਾਂ ਥਾਂ 'ਤੇ ਨੇ ਸੋਲੇ ਗਾਏ ਸੁੱਖੇ ਦੇ ਅਤੇ ਫੀਮ ਦੇ, ਫਿਰ ਜਿਹੜੇ ਸ਼ਗਨ ਛਕਾਉਣ ਵਾਲੇ ਆ ਫਿਰ ਉਹ ਬੜੇ, ਫਿਰ ਇੱਥੇ ਜਦੋਂ ਪ੍ਰਸੰਗ ਜਿਹਾ ਆ ਜਾਂਦਾ ਫਿਰ ਬੜਾ ਭੁਲੇਥਣ ਲਾ ਲਾ ਕੇ ਸੁਣਾਉਂਦੇ ਸੰਗਤ ਨੂੰ, ਵੇਖੋ ਮਹਾਰਾਜ ਜਿਵੇਂ ਪਾਤਸ਼ਾਹ ਰਗੜਾ ਲਾ ਕੇ ਛਕਾਉਂਦੇ ਆ, ਗੁਰੂ ਗੋਬਿੰਦ ਸਿੰਘ ਸਾਹਿਬ ਇਹੋ ਜਿਹਾ ਨਾਲ ਭੀਮ ਦਾ ਮਾਵਾ ਲੈਂਦੇ, ਨਾਲ ਸੁੱਖੇ ਵਾਲੀ ਸ਼ਰਦਾਈ ਛਕਦੇ। ਅਤੇ ਮਹਾਰਾਜ ਤਾਂ ਹੁਣ ਉਹਨਾਂ ਦੀ ਬਾਣੀ ਪੜ੍ਹੋ ਤਾਂ ਕਹਿੰਦੇ ਵੀ ਅਲਪਹਾਰ ਸੁਲਭ ਸੀ ਨਿੰਦਰਾ ਦਇਆ ਸੀਮਾ ਤਨ ਪ੍ਰੀਤ, ਵੀ ਥੋੜ੍ਹਾ ਭੋਜਨ ਖਾਣਾ ਹੈ, ਜਿਹੜਾ ਸੁੱਖਾ ਰੱਜ ਕੇ ਪੀਂਦਾ ਉਹ ਤਾਂ ਰੋਟੀਆਂ ਖਾ ਕੇ ਨਹੀਂ ਰੱਜਦਾ। ਵੀ ਇੱਥੇ ਅਲਪ ਕਹਿੰਦੇ ਸੁਲਭ ਸੀ ਨਿੰਦਰਾ, ਵੀ ਥੋੜ੍ਹੀ ਜਿਹੀ ਨੀਂਦ ਲਈ ਹੁਣ ਸੁੱਖਾ ਪਿਆ ਦਿਓ ਘੜਾ, ਅਤੇ ਉਹ ਸਾਰੀ ਰਾਤ ਸਾਰਾ ਦਿਨ ਨਹੀਂ ਉੱਠਦਾ। ਪਿਆਰ ਲੰਮੀਆਂ ਤਾਣ ਕੇ ਉਹ ਤਾਂ ਜਿਵੇਂ ਉਹ ਕਿਸੇ ਨੇ ਮਖੌਲ ਜਿਹਾ ਕੀਤਾ, ਕਹਿੰਦੇ ਵੀ ਉਸ ਨਿੰਗ ਸਿੰਘ ਕਹਿੰਦੇ ਕੋਈ ਉਹ ਬਹੁਤਾ ਗਾੜੇ ਗਿਣਾਉਣ ਵਾਲਾ ਸੀਗਾ, ਸੁੱਖਾ ਛਕਣ ਵਾਲਾ ਸੀ, ਕਿਤੇ ਘਰੇ ਆ ਗਿਆ ਮਾਂ ਕੋਲ। ਅਤੇ ਮਾਂ ਨੇ ਕਿਹਾ ਵੀ ਚੱਲ ਪੁੱਤਰ ਤੂੰ ਆਪਣਾ ਆ ਬਾਹਰ ਖੇਤੀ ਦੇ ਗੇੜਾ ਹੀ ਮਾਰਿਆ, ਕਹਿੰਦਾ ਮਾਂ ਮੈਂ ਜਾਂਦਾ ਹੈ, ਪਹਿਲਾਂ ਰਗੜਾ ਲਾ ਲਾ। ਰਗੜਾ ਲਾ ਲਿਆ, ਛੱਕ ਕੇ ਕਹਿੰਦੇ ਹੁਣ ਤੂੰ ਜਾਇਆ, ਕਹਿੰਦਾ ਹੁਣ ਮਾਂ ਤਰਾਰੇ ਜੇ ਆਏ ਹੈ ਉੱਤੋਂ ਦੀ ਪਿਆ ਹੋਇਆ, ਥੋੜ੍ਹੇ ਜਿਹੇ ਤਰਾਰੇ ਘੱਟ ਲੈਣ ਦੇ ਫਿਰ ਜਾਂਦਾ। ਉਹ ਜਦੋਂ ਫਿਰ ਘੱਟ ਗਿਆ ਲੈ ਗਿਆ, ਕਹਿੰਦੇ ਹੁਣ ਜਾਇਆ, ਕਹਿੰਦੇ ਹੁਣ ਤਾਂ ਜਾਇਆ ਨਹੀਂ ਜਾਂਦਾ, ਹੁਣ ਤਾਂ ਨਸ਼ਾ ਲੈ ਗਿਆ, ਹੁਣ ਤਾਂ ਕਦਮ ਨਹੀਂ ਪੁੱਟੀ ਜਾਂਦੀ, ਹੁਣ ਫਿਰ ਰਗੜਾ ਲਾ ਲੈਣ ਦੇ। ਕਹਿੰਦੇ ਉਹ ਨਹੀਂ ਨਿਕਲਿਆ, ਕਹਿੰਦੇ ਤੂੰ ਤਾਂ ਮਰ ਗਿਆ, ਤੂੰ ਇੱਥੇ ਰਹਿ ਗਿਆ, ਤੂੰ ਨਹੀਂ ਜਾਣਾ। ਇਸ ਕਰਕੇ ਜਿਹੜੇ ਸ਼ਗਨ ਛਕਾਉਣ ਵਾਲੇ ਨਾ, ਇਹ ਤਾਂ ਬਸ ਇੱਥੇ ਰਗੜਾ ਲਾ ਲਿਆ ਅਤੇ ਤਰਾਰੇ ਆ ਗਏ, ਫਿਰ ਉੱਤਰ ਗਏ, ਫਿਰ ਰਗੜਾ ਲਾ ਲਿਆ, ਬਸ ਇਹਦੇ ਵਿੱਚ ਹੀ ਫਸੇ ਫਸਾਏ ਰਹਿੰਦੇ ਆ। ਕਿਹਨੇ ਬੰਦਗੀ ਕਰਨੀ ਹੈ? ਉਹ ਕੋਈ ਬਿਰਲਾ ਹੋਊ ਜਿਹੜਾ ਇਹ ਅਲਪਹਾਰ ਸੁਲਪਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ ਸੀਰ ਸੰਤੋਖ ਸਦਾ ਨਿਰਵਾਇਓ ਹੋਵਾਇਓ ਤ੍ਰਿਗੁਣਾਤੀ, ਵੀ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਖੜਨਾ ਹੈ। ਹੁਣ ਇਹ ਤਾਂ ਵੀ ਆ ਜਿਹੜਾ ਛਕਣਾ ਛਕਾਉਣਾ ਹੈ ਇਹ ਤਾਂ ਤਿੰਨਾਂ ਗੁਣ ਵਿੱਚ ਆ ਜਾਂਦਾ ਹੈ। ਇਸ ਕਰਕੇ ਜੋ ਗੁਰਮਤਿ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਫਜ਼ਾਂ ਰਾਹੀਂ ਉਹਨੂੰ ਤਾਂ ਕੋਈ ਧਿਆਨ ਨਾਲ ਸੁਣਦਾ ਨਹੀਂ, ਉਹਨੂੰ ਤਾਂ ਧਾਰਦਾ ਨਹੀਂ ਹੈ। ਦੂਜੇ ਪਾਸੇ ਜਿਹੜਾ ਕੋਈ ਛਕਣ ਛਕਾਉਣ ਵਾਲਾ ਪਾਸਾ ਹੈ, ਉਹ ਆਪ ਨੂੰ ਇਹੋ ਜਿਹੀ ਕਸਰਤ ਹੈ, ਆਪ ਨੂੰ ਐਸੀ ਪੈੜੀ ਵੱਧਦੀ ਹੈ, ਫਿਰ ਉਹ ਗੁਰੂ ਮਹਾਰਾਜ ਦੇ ਉੱਪਰ ਵੀ ਚਿੱਕੜ ਸੁੱਟੀ ਜਾਂਦਾ ਵੀ ਮਹਾਰਾਜ ਵੀ ਗੱਫੇ ਲਾਉਂਦੇ ਸੀ, ਜੇ ਮਹਾਰਾਜ ਲਾਉਂਦੇ ਫਿਰ ਤੁਹਾਡੇ ਵੀ ਅਤੇ ਮਹਾਰਾਜ ਵਿੱਚ ਭਲਾ ਫਰਕ ਕੀ ਹੋਇਆ। ਅਤੇ ਫਰਕ ਤਾਂ ਇਹੀ ਹੈ ਵੀ ਜੋ ਕੁਛ ਅਸੀਂ ਕਰਦੇ ਉਹ ਮਹਾਰਾਜ ਦਾ ਨਹੀਂ ਸੀ, ਉਹ ਸਾਡੇ ਤੋਂ ਇਸ ਕਰਕੇ ਮਹਾਨ ਸੀ। ਰੋ ਵਿਚਾਰ ਜੋ ਕੁਛ ਮਹਾਰਾਜ ਨੇ ਹੱਥ ਜੋੜ ਕੇ ਬਾਬਰ ਨੇ ਕਿਹਾ ਅਤੇ ਫਿਰ ਰਾਜ ਭਾਗ ਦੀ ਮੰਗ ਕੀਤੀ, ਮਹਾਰਾਜ ਨੇ ਬਖਸ਼ਿਸ਼ੀ ਨਾਲ ਸ਼ਰਤ ਵੀ ਰੱਖ ਦਿੱਤੀ ਵੀ ਜੇ ਇਹ ਆਹ ਕੁਝ ਨਹੀਂ ਕਰੋਗੇ ਫਿਰ ਰਾਜ ਭਾਗ ਕਾਇਮ ਰਹੋ, ਜੇ ਆਹ ਕਰਨ ਲੱਗ ਗਏ ਤਾਂ ਰਾਜ ਭਾਗ ਚਲਾ ਜਾਓ। ਉਹ ਜਿਵੇਂ ਲਫ਼ਜ਼ ਆਉਣਗੇ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹਾ ਸੁਣਾਂਗੇ ਜੀ। ਕੇ ਪੱਟ ਭਾਂਡਾ ਕਹੈ ਨ ਕੋਏ, ਐਸਾ ਭਗਤ ਵਰਨ ਮਹਿ ਹੋਏ, ਤੇਰਾ ਨਾਮ ਨਿਵੇ ਰਹੇ ਲਿਵ ਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੀਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪੁਰੂ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋ ਵਾਹਿਗੁਰੂ ਨਾਮ ਜਿਹਾ ਚੜੇ ਸੁਤਰੇ ਪਾਰ ਜੋ ਸਰਦਾ ਕਰ ਸੇਵਦੇ ਗੁਰੂ ਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇਵਦੇ ਗੁਰੂ ਪਾਰੇ ਉਤਾਰਨ ਹਾਰ ਤੂੰ ਠਾਕ ਸਮ ਪਹਿਰ